ਰਾਮਦਾਸ ਅਰਸ਼ਨ ਗੁਰੂ ਵਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨ ਪਰਸਾਰ ਏਕੰਕਾਰਾ ਸਤਿਗੁਰੂ ਤੇਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਪ੍ਰਹਿਲਾਦ ਕਵਾਦ ਤਿਲੋਚਨ ਨਾਰਦ ਧਰੂ ਸਨ ਕਾਦ ਜੈ ਦੇਵ ਸਤੰਨਾ ਅੰਬਰੀਕ ਕਬੀਰ ਪਰੂਰਵ ਅੰਗਰਾ ਨਾਮੇ ਬਿਭੀਖਨ ਕੁੰਭਜ ਮੰਨਾ ਪ੍ਰਹਿਲਾਦ ਕਵਾਦ ਤਿਲੋਚਨ ਨਾਰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਹਿਬ ਸਿੰਘ ਜੀ ਗੁਰੂ ਮਹਾਰਾਜ ਜੀ ਦੀ ਬੇਨਤੀ ਬੇਨਤ ਕਿਰਪਾ ਨਾਲ ਬਖਸ਼ ਤੇ ਰਹਿਮਤ ਨਾਲ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜੋ ਸੋਹਣਾ ਸੁੰਦਰ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਤਥਾ ਕਾਵਿ ਦੇ ਨਿਯਮਾਂ ਵਿੱਚ ਲਿਖਿਆ ਹੈ ਉਹਦੀ ਆਪਾਂ ਪ੍ਰਾਰੰਭਤਾ ਕੀਤੀ ਹੈ ਕਈ ਰੋਜ਼ ਤੋਂ। ਕਵੀ ਸੰਤੋਖ ਸਿੰਘ ਜੀ ਨੇ ਇਤਿਹਾਸ ਦੇ ਪ੍ਰਾਰੰਭ ਕਰਨ ਤੋਂ ਪਹਿਲਾਂ ਜੋ ਮਹਿਮਾ ਦੇ ਮੰਗਲ ਕੀਤੇ ਉਹ ਆਪਾਂ ਲੜੀਵਾਰ ਰੂਪ ਵਿੱਚ ਪੜ੍ਹੇ। ਵਾਹਿਗੁਰੂ ਨਾਮ ਦੀ ਜਿਹੜੀ ਮਹਿਮਾ ਵਡਿਆਈ ਹੈ ਉਹਦੇ ਕੋਈ ਛੰਦ ਰਚੇ ਨੇ, ਉਹ ਕਾਮ ਦੇ ਨਿਯਮਾਂ ਵਿੱਚ ਨਾਮ ਦੀ ਮਹਿਮਾ ਕੀਤੀ, ਉਹ ਕਾਫੀ ਆਪਾਂ ਛੰਦ ਪੜ੍ਹ ਲਏ। ਕੱਲ੍ਹ ਇੱਕ ਸਵੀਏ ਦੇ ਵਿੱਚ ਪਿਛਲੇ ਚਾਰ ਯੁਗਾਂ ਦੇ ਵਿੱਚ ਜਿਹੜੇ ਜਿਹੜੇ ਵੀ ਪ੍ਰਸਿੱਧ ਭਗਤ ਹੋਏ ਜਾਂ ਰਿਖੀ ਹੋਏ ਜਾਂ ਬ੍ਰਹਮਾ ਦੇ ਪੁੱਤਰ ਸਨਕ ਸਨਾਦਕ ਆਦਿਕ ਹੋਏ, ਇਹ ਨਾਮ ਜਪਿਆ ਇਹਨਾਂ ਨੇ, ਅਤੇ ਨਾਮ ਨਹੀਂ ਇਹਨਾਂ ਦਾ ਜਿਹੜਾ ਪਰਮ ਹੈ ਭੁਲੇਖ ਹੈ ਉਹ ਦੂਰ ਕੀਤਾ ਹੈ। ਨਾਮ ਨਾਲ ਹੀ ਪੰਜ ਤਰ੍ਹਾਂ ਦਾ ਪਰਮ ਉਹਨਾਂ ਦਾ ਭਜਿਆ, ਨਾਮ ਦੀ ਬਰਕਤ ਕਰਕੇ ਇਹਨਾਂ ਨੂੰ ਸਰੂਪ ਦੀ ਵਾਹਿਗੁਰੂ ਦੇ ਸਰੂਪ ਦੀ ਸਾਖਿਆਤਕਾਰਤਾ ਹੋਈ, ਪ੍ਰਗਟ ਪ੍ਰਤੱਖ ਹੋਈ। ਵਾਹਿਗੁਰੂ ਪਰਮੇਸ਼ਰ ਜੀ ਇਸ ਕਰਕੇ ਵੀ ਨਾਮ ਸਭ ਤੋਂ ਮਹਾਨ ਹੈ, ਨਾਮ ਦੇ ਤੁਲ ਹੋਰ ਕੋਈ ਸਾਧਨ ਨਹੀਂ ਹੋ ਸਕਦਾ ਹੈ, ਜਪ ਤਪ ਨਹੀਂ ਹੋ ਸਕਦਾ। ਜਿਹਨੇ ਨਾਮ ਜਪ ਲਿਆ ਉਸਨੇ ਸਭ ਕੁਛ ਕਰ ਲਿਆ, ਜਿਸਨੇ ਨਾਮ ਨਹੀਂ ਜਪਿਆ ਉਹਨੇ ਭਾਵੇਂ 100 ਕੰਮ ਕੀਤਾ ਹੈ ਤਾਂ ਵੀ ਕੁਝ ਨਹੀਂ ਕੀਤਾ ਹੈ, ਐਵੇਂ ਪਿੱਟਾਂ ਨਹੀਂ ਪਿੱਟਿਆ ਹੈ। ਸੋ ਪ੍ਰਹਿਲਾਦ ਭਗਤ ਦੀ, ਬਾਲਮੀਕ ਦੀ, ਲੋਚਨ ਦੀ, ਨਾਰਦ ਦੀ, ਤਰੂਣ ਭਗਤ ਦੀ, ਸਨਕਾਦ ਆਦਿਕ ਜੇ ਬ੍ਰਹਮਾ ਦੇ ਚਾਰ ਪੁੱਤਰ ਹੋਏ, ਇਹਨਾਂ ਦੀਆਂ ਆਪਾਂ ਕੁਝ ਨਾਲ ਜਿਹੜੀਆਂ ਸਾਖੀਆਂ ਹਨ ਉਹ ਪੜ੍ਹੀਆਂ ਵਿਚਾਰੀਆਂ। ਕਵੀ ਨੇ ਤਾਂ ਸਿਰਫ ਇਹਨਾਂ ਦੇ ਨਾਂ ਹੀ ਲਏ ਹੈ, ਕਿਉਂਕਿ ਪੁਰਾਣਾਂ ਵਿੱਚ ਵੱਡੀਆਂ ਵੱਡੀਆਂ ਸਾਖੀਆਂ ਇਹਨਾਂ ਦੀਆਂ, ਆਪ ਜੀ ਲਿਖਣਾ ਸੀ ਗੁਰੂ ਕਾ ਇਤਿਹਾਸ, ਜੇ ਇਹਨਾਂ ਦੀਆਂ ਸਾਖੀਆਂ ਇੱਥੇ ਲਿਖਣ ਲੱਗ ਪੈਂਦੇ ਤਾਂ ਫਿਰ ਇਹਨਾਂ ਦਾ ਹੀ ਇਤਿਹਾਸ ਬਣ ਜਾਣਾ ਸੀ, ਜਿਸ ਕਰਕੇ ਟੂਕ ਮਾਤਰ ਉਹ ਨਾਂ ਹੀ ਦੇ ਦਿੱਤੇ ਨੇ। ਅਤੇ ਆਪਾਂ ਥੋੜ੍ਹਾ ਜਿਹਾ ਵੀ ਚਲੋ, ਕਵੀ ਜੀ ਨੇ ਸੰਕੋਚ ਕਰ ਲਿਆ, ਇਹ ਥੋੜ੍ਹਾ ਜਿਹਾ ਵਿਸਥਾਰ ਨਾਲ ਕਿਵੇਂ ਨਾਮ ਕਰਕੇ ਮਹਾਨ ਹੋਏ, ਨਾਮ ਕਰਕੇ ਕਿਵੇਂ ਇਸ ਰੂਪ ਦੀ ਲਖਤਾ ਵਾਲੇ ਹੋਏ, ਕਿਵੇਂ ਇਹਨਾਂ ਦੇ ਭਰਮ ਭੁਲੇਖੇ ਹੋਏ, ਦੂਰ ਹੋਏ, ਉਹ ਥੋੜ੍ਹਾ ਬਹੁਤਾ ਸੰਖੇਪਤ ਰੂਪ ਵਿੱਚ ਆਪਾਂ ਨਾਲ ਸਾਖੀਆਂ ਵੀ ਆਪੋ ਵਿੱਚ ਹੀ ਵਿਚਾਰ ਰਹੇ ਹਾਂ, ਜੋ ਭਗਤ ਮਾਲਾ ਵਿੱਚ ਲਿਖੀਆਂ ਹੋਈਆਂ। ਉਹ ਸਨਕਾਰ ਆਦਿਕਾਂ ਦੀ ਸਾਖੀ, ਜਿਹੜੇ ਵਿਦਵਾਨ ਬਣ ਕੇ ਆਪਣੇ ਪਿਓ ਨੂੰ ਵੀ ਕਹਿਣ ਲੱਗ ਪਏ ਸੀ ਵੀ ਤੂੰ ਦੱਸ, ਆ ਜਿਹੜੇ ਗਿਆਨ ਆਦਿਕ ਇੰਦਰੇ ਹੈ ਇਹਨਾਂ ਤੋਂ ਵੱਖਰਾ ਹੋ ਕੇ ਅਲੱਗ ਹੋ ਕੇ ਮਨ ਕਿਹਦੇ ਆਸਰੇ ਟਿਕਦਾ ਹੈ, ਕਿਹਦੇ ਆਸਰੇ ਰਹਿੰਦਾ ਹੈ? ਬ੍ਰਹਮਾ ਤੋਂ ਇਹ ਪ੍ਰਸ਼ਨ ਦਾ ਉੱਤਰ ਨਹੀਂ ਆ ਸਕਿਆ ਸੀ, ਮਖੌਲ ਕਰਨ ਲੱਗ ਪਏ ਸਨ, ਇਹ ਦੁਖੀ ਹੋਇਆ, ਅੱਖਾਂ 'ਚ ਪਾਣੀ ਜੱਡ ਗਿਆ, ਪਰਮੇਸ਼ਰ ਨੂੰ ਚੇਤਾ ਕੀਤਾ, ਹੰਸਾ ਅਵਤਾਰ ਹੋ ਗਿਆ। ਉਸਨੇ ਫਿਰ ਦੱਸਿਆ ਸੀ ਸਾਰਾ ਇਹ ਸ਼ਬਦ ਦੇ ਆਸਰੇ ਮਨ ਟਿਕਦਾ ਹੈ, ਜਾਂ ਮੰਦਰ ਕੋ ਥਾ ਮੈਂ ਥਮਨ ਤੂੰ ਗੁਰ ਕਾ ਸ਼ਬਦ ਮਨੈ ਅਸੰਭਨ, ਵੀ ਮਨ ਨੂੰ ਟਿਕਾਉਣ ਵਾਲਾ ਜੇ ਕੋਈ ਹੈ ਤਾਂ ਗੁਰ ਸ਼ਬਦ ਹੈ। ਹੁਣ ਅੱਗੇ ਆ ਜੈ ਦੇਵ ਭਗਤ, ਗੁਰਬਾਣੀ ਵਿੱਚ ਵੀ ਜੈ ਦੇਵ ਜੀ ਦਾ ਸ਼ਬਦ ਆਉਂਦਾ, ਪਰਮਾਦ ਪੁਰਖ ਮਨੋਪਮ ਸਤਿਆਦ ਪਾਵਰਤੰ ਪਰਮਦ ਪੁੱਤੰ ਪ੍ਰਕਿਰਤ ਪਰੰ। ਇਸ ਤਰ੍ਹਾਂ ਜਾਂ ਗੁਰੂ ਮਹਾਰਾਜ ਨੇ ਦ੍ਰਿਸ਼ਟਾਂਤ ਪ੍ਰਵਾਨ ਵਜੋਂ ਜੈ ਦੇਵ ਤਿਆਗ ਅਹੂ ਮੇਵ, ਵੀ ਭਗਤ ਨਾਮ ਜੈ ਦੇਵ ਜੀ ਨੇ ਭਾਵੇਂ ਬਹੁਤ ਵੱਡਾ ਵਿਦਵਾਨ ਸੀ ਪਰ ਫਿਰ ਵੀ ਕਹਿੰਦੇ ਵਿਦਵਾਨ ਪੁਣੇ ਦਾ ਅਤੇ ਜਿਹੜੀ ਕੋਈ ਆਪਣਾ ਵੱਡ ਵਡਿਆਈ ਸੀ, ਸਤਿਕਾਰ ਸੀ, ਉਹਦਾ ਹੰਕਾਰ ਹੋ ਜਾਂਦਾ ਹੈ, ਉਹਨੂੰ ਹੰਕਾਰ ਨੂੰ ਉਹਨੇ ਛੱਡ ਦਿੱਤਾ ਸੀ। ਇਹ ਬੰਗਾਲ ਦਾ ਭਗਤ ਹੋਇਆ ਹੈ ਜੈਦੇਵ, ਬੜਾ ਤਕੜਾ ਵਿਦਵਾਨ ਸੀ ਇਹ, ਅਤੇ ਗੀਤ ਗੋਬਿੰਦ ਨਾਮ ਦੀ ਇਹਨਾਂ ਨੇ ਪੁਸਤਕ ਲਿਖੀ ਸੀ। ਦੋਵੇਂ ਪਤ ਪਤਨੀ ਨਾ ਧੋ ਕੇ ਅੰਮ੍ਰਿਤ ਵੇਲੇ ਉੱਠ ਕੇ ਇਹ ਗੀਤ ਗੋਬਿੰਦ ਜਿਹੜੀ ਪੁਸਤਕ ਇਹਦੇ ਜਿਹੜੇ ਵਿੱਚ ਜਿਹੜੇ ਸਲੋਕ ਲਿਖੇ ਉਹਦਾ ਇਹ ਰਾਗ ਦੇ ਵਿੱਚ ਸੰਗੀਤ ਦੇ ਵਿੱਚ ਕੀਰਤਨ ਕਰਿਆ ਕਰਦੇ ਸਨ। ਅਤੇ ਇਸ ਤਰ੍ਹਾਂ ਜਿਹੜੀ ਗੀਤ ਗੋਬਿੰਦ ਪੁਸਤਕ ਹੈ, ਜੋ ਜਗਨਨਾਥ ਮੰਦਿਰ ਹੈ ਉਹਦੇ ਵਿੱਚ ਵੀ ਇਹਨੂੰ ਸਤਿਕਾਰ ਨਾਲ ਪੁਜਾਰੀ ਨੇ ਰੱਖਿਆ ਹੋਇਆ ਸੀ, ਇਹਦੇ ਹੀ ਸਲੋਕਾਂ ਦੀ ਕਸਾ ਜਾਂ ਇਹਦੇ ਸਲੋਕਾਂ ਦਾ ਕੀਰਤਨ ਕਰਦੇ ਹੁੰਦੇ ਸੀ। ਉੱਥੋਂ ਦਾ ਜਿਹੜਾ ਰਾਜਾ ਹੈ ਉਹਨੂੰ ਈਰਖਾ ਹੋਇਆ ਹੀ, ਵੇਖੋ ਇਹ ਜੈਦੇਵ ਇਹਨਾਂ ਦੇ ਪੁਸਤਕ ਦਾ ਵੀ ਸਤਿਕਾਰ ਹੈ ਅਤੇ ਇਹ ਸਲੋਕਾਂ ਦੇ ਕੀਰਤਨ ਹੁੰਦੇ ਹੈ, ਇਹਦੀ ਵਡਿਆਈ ਹੁੰਦੀ ਹੈ। ਕਿਉਂ ਨਾ ਹੋਵੇ ਵੀ ਮੇਰਾ ਨਾਂ ਲਿਆ ਜਾਵੇ, ਮੇਰੇ ਗੀਤ ਗਾਏ ਜਾਣ। ਉਹ ਕਿਸੇ ਵਿਦਵਾਨ ਪਾਸੋਂ ਇਸਨੇ ਉਹੋ ਜਿਹੀ ਪੁਸਤਕ ਲਿਖਵਾਈ ਅਤੇ ਨਾ ਆਪਣਾ ਪਵਾ ਲਿਆ ਇਹਨੇ ਰਾਜੇ ਨੇ ਵੀ ਇਹ ਮੈਂ ਲਿਖੀ ਹੈ। ਅਤੇ ਉਹ ਪੁਜਾਰੀਆਂ ਨੂੰ ਕਹਿਣ ਲੱਗਿਆ ਵੀ ਆਹ ਪੁਸਤਕ ਜੀ ਚੁੱਕੋ, ਮੇਰੀ ਪੁਸਤਕ ਇੱਥੇ ਰੱਖੋ, ਇਹਦੇ ਵਿੱਚ ਜੋ ਕੁਛ ਲਿਖਿਆ ਹੈ ਉਹ ਤੁਸੀਂ ਸੰਗੀਤ ਵਿੱਚ ਗਾਇਆ ਕਰੋ। ਉਹ ਜਿਹੜੇ ਪੁਜਾਰੀ ਸੀ ਕਹਿੰਦੇ ਵੀ ਇਹ ਭਗਵਾਨ ਨੂੰ ਨਹੀਂ ਪ੍ਰਮਾਣ ਹੈ, ਇਸ ਕਰਕੇ ਭਗਤ ਦੇ ਜਿਹੜੇ ਕੋਈ ਲਫ਼ਜ਼ ਹੈ ਹੋਰ ਹੈ, 86 ਲੋਕਾਂ ਦੇ ਹੋਰ ਹੈ, ਇਹ ਨਹੀਂ ਇੱਥੇ ਪੁਸਤਕ ਰੱਖੀ ਜਾ ਸਕਦੀ, ਨਾ ਇਹਦੇ ਵਿੱਚੋਂ ਸਲੋਕਾਂ ਦਾ ਕੀਰਤਨ ਹੋ ਸਕਦਾ ਹੈ। ਉਸ ਵੇਲੇ ਦਾ ਰਾਜਾ ਸੀ, ਕਹਿਣ ਲੱਗਾ ਤੁਹਾਡੇ ਕੋਲ ਕੀ ਸਬੂਤ ਹੈ ਵੀ ਉਹ ਭਗਵਾਨ ਨੂੰ ਪ੍ਰਾਣ ਪ੍ਰਵਾਨ ਹੈ, ਤੁਹਾਡੀ ਨਹੀਂ ਹੈ। ਮੈਂ ਤਾਂ ਹੁਣ ਪ੍ਰਤੱਖ ਇਹਦਾ ਸਬੂਤ ਲਵਾਂਗਾ, ਇਹ ਉਹ ਨਹੀਂ ਖੜਾ ਛੱਡਦਾ ਤੁਹਾਡਾ। ਫਿਰ ਉਸ ਵੇਲੇ ਕਹਿੰਦੇ ਵੀ ਹੁਣ ਦੋਵੇਂ ਪੁਸਤਕਾਂ ਤੇਰੀਆਂ, ਤੇਰੀ ਵੀ ਭਗਤ ਜੈਦੇਵ ਦੀ ਵੀ ਇੱਥੇ ਰੱਖ ਦਿੰਦੇ ਹੈ, ਅਤੇ ਭਗਵਾਨ ਹੀ ਇਹਦਾ ਨਿਰਣਾ ਕਰਨਗੇ, ਭਾਵੇਂ ਉਹ ਸੁਪਨੇ ਰਾਹੀਂ ਭਾਵੇਂ ਉੱਚੀ ਆਵਾਜ਼ ਨਾਲ ਆਕਾਸ਼ਬਾਣੀ ਦੁਆਰਾ ਕਹਿ ਜਾਣ ਵੀ ਜਿਹਦਾ ਕਹਿਣਗੇ ਉਹਦੀ ਪੁਸਤਕ ਵਿੱਚੋਂ ਗੀਤ ਗਾਏ ਜਾਣਗੇ। ਕਹਿੰਦਾ ਇਹ ਠੀਕ ਹੈ। ਫਿਰ ਉਹ ਪੁਜਾਰੀ ਮਰਨਾ ਮੰਡ ਕੇ ਬਹਿ ਗਏ ਇੱਥੇ, ਕਹਿੰਦੇ ਮਹਾਰਾਜ ਹੁਣ ਤੁਸੀਂ ਨਿਰਣਾ ਕਰਾਓ ਵੀ ਕਿਹੜੇ ਅਸੀਂ ਕੀਰਤਨ ਕਰਿਆ ਕਰੀਏ। ਫਿਰ ਆਕਾਸ਼ਬਾਣੀ ਹੋਈ, ਕਹਿੰਦੇ ਜਿਹੜਾ ਜੈਦੇਵ ਭਗਤ ਹੈ ਨਾ, ਇਹਦੀ ਜਿਹੜੀ ਗੀਤ ਗੋਬਿੰਦ ਪੁਸਤਕ ਲਿਖੀ ਹੈ ਇਹ ਪ੍ਰਵਾਨਨੀਕ ਹੈ, ਇਹਦਾ ਕੀਰਤਨ ਕਰਿਆ ਕਰੋ, ਇਹ ਰਾਜੇ ਦੀ ਜਿਹੜੀ ਪੁਸਤਕ ਹੈ ਇਹਦਾ ਨਹੀਂ ਹੋ ਸਕਦਾ। ਉਹ ਇਸ ਤਰ੍ਹਾਂ ਜਣ ਆਕਾਸ਼ਬਾਣੀ ਦੁਆਰਾ ਕਿਹਾ ਗਿਆ ਅਤੇ ਫਿਰ ਰਾਜਾ ਸ਼ਰਮਿੰਦਾ ਜਿਹਾ ਹੋ ਗਿਆ। ਉਹ ਕੀ ਕਹੇ, ਇਸ ਤਰ੍ਹਾਂ ਹੀ ਇਹ ਫਿਰ ਘਰੇ ਬੈਠੇ ਗੋਬਿੰਦ ਦੇ ਗੁਣ ਗਾਉਂਦੇ। ਇੱਕ ਵਾਰੀ ਕੋਈ ਯਾਤਰਾ ਕਰਨ ਚੱਲੇ, ਰਸਤੇ ਵਿੱਚ ਠੱਗ ਠੁੱਗ ਜੇ ਮਿਲ ਗਏ ਅਤੇ ਕਹਿਣ ਲੱਗੇ ਜੀ ਤੁਸੀਂ ਕਿਹਦੇ, ਕਹਿੰਦੇ ਵੀ ਯਾਤਰਾ ਕਰਨ ਚੱਲੇ। ਕਹਿਣ ਲੱਗੇ ਵੀ ਅਸੀਂ ਵੀ ਕਰਨੀ ਹੈ, ਜੇ ਸਾਨੂੰ ਨਾਲ ਲੈ ਜਾਓ। ਕਹਿਣ ਲੱਗੇ ਵੀ ਠੀਕ ਹੈ, ਆਪਾਂ ਰਣ ਮਿਲ ਕੇ ਸੰਗਤ ਰੂਪ ਵੀ ਯਾਤਰਾ ਕਰਾਂਗੇ, ਸੋਹਣੀ ਯਾਤਰਾ ਹੋ ਜਾਏਗੀ। ਜਦੋਂ ਜਾਂਦਿਆਂ ਜਾਂਦਿਆਂ ਜੰਗਲ ਜਿਹਾ ਆਇਆ, ਜਿਹੜੇ ਕੋਈ ਇਹਨਾਂ ਕੋਲ ਮਾਇਆ ਸੀ, ਹੋਰ ਸੀ ਸਾਜੋ ਸਮਾਨ ਜਾਓ, ਖੋ ਖਿੰਚ ਕੇ ਠੱਗਾਂ ਨੇ ਅਤੇ ਮਾਰਿਆ ਤਾਂ ਨਾ, ਅਤੇ ਹੱਥ ਜੇ ਕੱਟ ਕੇ ਨਾ ਦੋ, ਖੂਹ ਜੇ ਸਿੱਟਦਾ ਇਹਨੂੰ। ਇਸ ਤਰ੍ਹਾਂ ਇਹ ਹੱਥ ਕੱਟੇ ਗਏ ਅਤੇ ਖੂਹ ਵਿੱਚ ਡਿੱਗਿਆ, ਭਗਵਾਨ ਦੇ ਗੀਤ ਗਾ ਰਿਹਾ। ਉੱਥੇ ਕੋਈ ਰਾਜਾ ਆ ਗਿਆ ਹੈ, ਉਸਨੇ ਆਵਾਜ਼ ਸੁਣੀ ਵੀ ਇਹ ਕਿਹੜਾ ਗੋਬਿੰਦ ਗੀਤ ਗਾ ਰਿਹਾ ਹੈ। ਬਾਹਰ ਕੱਢ ਲਿਆ, ਇਹ ਘਰੇ ਲੈ ਆਇਆ, ਇਲਾਜ ਜਿਹਾ ਕਰ ਲਿਆ ਚੰਗੀ ਤਰ੍ਹਾਂ, ਉਹ ਹੱਥ ਟੁੰਡੇ ਜਿਹੇ ਠੀਕ ਠਾਕ ਹੋ ਗਏ। ਪਰਮੇਸ਼ਰ ਦਾ ਭਗਤ ਜਾਣ ਕੇ ਉਹਨੂੰ ਵੱਖਰਾ ਕੋਈ ਉਹ ਦੇ ਦਿੱਤਾ ਸੰਵਾਸਨ, ਨਾਲੇ ਕਹਿੰਦਾ ਵੀ ਤੂੰ ਇੱਥੇ ਗੀਤ ਗੋਬਿੰਦ ਗਾਇਆ ਕਰ। ਰੱਬ ਦੀ ਨੇਤ ਇਸ ਤਰ੍ਹਾਂ ਰਾਜੇ ਕੋਲ ਰਹਿੰਦਿਆਂ ਰਹਿੰਦਿਆਂ ਇੱਕ ਵਾਰੀ ਉਹ ਜਿਹੜੇ ਠੱਗ ਜਿਹੇ ਕਿਤੇ ਸਭਾ ਵਿੱਚ ਆ ਗਏ, ਜਿਨ੍ਹਾਂ ਨੇ ਹੱਥ ਕੱਟ ਕੇ ਸਭ ਕੁਝ ਲੁੱਟ ਖਸੁਰ ਕੇ ਇਹਨੂੰ ਖੂਹ ਵਿੱਚ ਸੁੱਟਿਆ ਸੀ। ਤੇ ਰਾਜਨ ਕੋਲੋਂ ਬਹੁਤ ਅਦਬ ਸਤਿਕਾਰ ਕਰਿਆ, ਕਹਿੰਦੇ ਵੀ ਮੇਰੇ ਪਰਮ ਮਿੱਤਰ ਹੈ। ਰਾਜੇ ਨੇ ਜਦੋਂ ਜੈਦੇਵ ਨੇ ਕਹਿੰਦਾ ਸਤਿਕਾਰ ਕਰਨਾ ਸੀ, ਫਿਰ ਕਹਿੰਦਾ ਵੀ ਇਹਨਾਂ ਨੂੰ ਕੁਝ ਮਾਇਆ ਵੀ ਦੇ, ਕੋਈ ਕੱਪੜੇ ਵੀ ਦੇ, ਇਹ ਮੇਰੇ ਪਰਮ ਮਿੱਤਰ ਹੈ। ਉਹਨਾਂ ਨੇ ਤਾਂ ਸਿੱਟਿਆ ਨਾ ਹੱਥ ਕੱਟ ਕੇ ਸੂਹ ਵਿੱਚ, ਇੱਧਰ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਨਾ ਹਟਾਏ, ਦੇਹੀ ਰੋਗ ਨਾ ਲੱਗੀ ਪੱਲਾ ਸਭ ਕੁਛ ਪਾਏ, ਵੀ ਜਿਹੜਾ ਬੁਰਾ ਕਰਦਾ ਤੂੰ ਉਹਦਾ ਭਲਾ ਕਰ, ਮਨ ਵਿੱਚ ਗੁੱਸਾ ਨਾ ਲਿਆ, ਤੇਰੀ ਦੇਹ ਨੂੰ ਰੋਗ ਨਹੀਂ ਲੱਗਿਆ ਤੂੰ, ਤੇਰੇ ਪੱਲੇ ਸਭ ਕੁਛ ਪੈ ਜਾਏਗਾ। ਉਸ ਅਨੁਸਾਰ ਫਿਰ ਇਹਨੇ ਬਹੁਤਾ ਉਹਨਾਂ ਦਾ ਆਦਰ ਸਤਿਕਾਰ ਜਿਹਾ ਕਰਵਾਇਆ। ਉਸ ਵੇਲੇ ਰਾਜੇ ਨੇ ਤੋਰ ਦਿੱਤਾ, ਕਹਿੰਦੇ ਵੀ ਇਹਨਾਂ ਦੇ ਨਾਲ ਜਾਓ, ਆ ਜਿਹੜਾ ਸਾਜੋ ਸਮਾਨ ਆ, ਧਨ ਪਦਾਰਥ ਹੈ, ਖੱਚਰਾਂ ਉੱਪਰ ਲੱਦਿਆ ਹੋਇਆ, ਅਤੇ ਜਿੱਥੇ ਹੈਗੇ ਉੱਥੇ ਇਹਨਾਂ ਦੇ ਘਰਾਂ ਦੇ ਵੀ ਤੁਸੀਂ ਪਹੁੰਚਾ ਦਿਓ ਇਹਨਾਂ ਦੇ ਨਾਲ ਜਾ ਕੇ। ਜਦੋਂ ਚਲੇ ਜਾ ਰਹੇ ਉਹ ਨਾਲ ਲੈ ਕੇ ਇਹਦੇ ਨੌਕਰ ਚਾਕਰ ਰਸਤੇ ਵਿੱਚ ਪੁੱਛ ਲਿਆ ਵੀ ਤੁਹਾਡੀ ਕੀ ਮਿੱਤਰਤਾ ਹੈ, ਇਹ ਜੈਦੇਵ ਜੀ ਦੇ ਨਾਲ ਤੁਹਾਡਾ ਬੜਾ ਆਦਰ ਸਤਿਕਾਰ ਕਰਾਇਆ, ਬੜੀ ਮਾਇਆ ਦਵਾਈ, ਅਤੇ ਉਹ ਜਿਹੜੇ ਹੁਣ ਮਨਮੁੱਖ ਲੋਕ ਹੈ ਉਹਨਾਂ ਨੇ ਕੀ ਭਲਾ ਸੋਚਣਾ ਹੈ। ਉਹ ਕਹਿੰਦੇ ਵੀ ਦੱਸਣ ਵਾਲੀ ਗੱਲ ਨਹੀਂ ਹੈ, ਕਹਿੰਦੇ ਨਹੀਂ ਵੀ ਚਲੋ ਸਾਨੂੰ ਤਾਂ ਦੱਸ ਹੀ ਦਿਓ ਨਾ। ਕਹਿੰਦੇ ਗਾਹ ਨਾ ਕਿਸੇ ਕੋਲ ਗੱਲ ਕਰਿਓ, ਇਹ ਕਹਿੰਦੇ ਸਾਡੇ ਪਿੰਡ ਦਾ ਸੂਰ ਸਿਰੀ ਹੈ, ਇਹ ਕੋਈ ਭਗਤ ਭੁਗਤ ਨਹੀਂ ਹੈ। ਇਹ ਚੂੜਾ ਹੈ, ਇਹ ਕਹਿਤਾ ਜਣੀ ਉਹ ਚੁਗਲੀ ਕਰਤੀ, ਕਹਿੰਦੇ ਐਵੇਂ ਰਾਜਾ ਬਣਾਈ ਫਿਰਦਾ ਭਗਤ, ਇਹ ਤਾਂ ਤੇ ਰਾਜੇ ਨੇ ਆ ਕੇ ਜਿਹੜੇ ਗਏ ਸੀ ਨਾਲ ਉਹਨਾਂ ਨੇ ਰਾਜੇ ਨੂੰ ਦੱਸਤਾ, ਕਹਿੰਦੇ ਮਹਾਰਾਜ ਉਹ ਤਾਂ ਇਉਂ ਕਹਿੰਦੇ ਸੀ, ਉਹ ਕਹਿੰਦੇ ਵੀ ਇਹ ਤਾਂ ਇਉਂ ਕਿਉਂ ਕਿਹਾ ਇਸ ਨੂੰ। ਉਸ ਵੇਲੇ ਤੇ ਰਾਜਾ ਸ਼ੰਕਾ ਵਿੱਚ ਪੈ ਗਿਆ, ਇਹ ਨਿਰਣਾ ਹੋਣਾ ਚਾਹੀਦਾ, ਕਹਿੰਦੇ ਇਹਨੇ ਤਾਂ ਇੰਨਾ ਸਤਿਕਾਰ ਕੀਤਾ, ਉਹ ਆ ਕਹਿੰਦੇ ਹੈ, ਉਹ ਫਿਰ ਉਹਨਾਂ ਨੂੰ ਮੁਗਾ ਲਿਆ। ਅਤੇ ਫਿਰ ਉਹ ਜਦੋਂ ਗੱਲਬਾਤ ਜੀ ਕੀਤੀ ਆਹ ਕੁਛ ਹੀ ਫੇਰ ਕਿਹਾ ਸਭਾ ਵਿੱਚ ਉਹਨਾਂ ਨੇ, ਉੱਥੇ ਫਿਰ ਧਰਤੀ ਪਾਟ ਗਈ। ਉਹ ਜਿਹੜੇ ਹੈ ਕੁਛ ਕਰਨ ਵਾਲੇ ਸੀ, ਕਹਿਣ ਵਾਲੇ ਸੀ, ਭਗਤ ਦੇ ਸੰਬੰਧ ਵਿੱਚ ਪਿੱਛੇ ਗਰਕ ਹੋ ਗਏ। ਅਤੇ ਉਸ ਵੇਲੇ ਰਾਜਾ ਕਹਿੰਦਾ ਤੁਸੀਂ ਮਾਰਾ ਕਿਹੋ ਜਿਹੇ ਹੈ, ਉਹ ਇਹੋ ਜਿਹੇ ਦੋਸ਼ਟ, ਉਹ ਤੁਹਾਨੂੰ ਪੂਰੀ ਖੁਸ਼ੀ ਕਹੀ ਜਾਂਦੇ, ਤੁਸੀਂ ਉਹਨੂੰ ਪਰਮ ਮਿੱਤਰ ਕਹੀ ਜਾਂਦੇ, ਮਾਇਆ ਦੇਈ ਜਾਂਦੇ, ਉਹ ਤਾਂ ਮਹਾਰਾ ਆਹ ਕੁਛ ਕਹਿੰਦੇ ਸੀ, ਆਏ ਹੋਇਆ ਧਰਤੀ ਨੇ ਵੇਲ ਦੇ ਤਾ, ਵਿੱਚੇ ਫਸ ਕੇ ਮਰ ਕੇ ਖਪ ਗਏ। ਫਿਰ ਹੱਥ ਦੇ ਟੁੰਡਿਆਂ ਨਾਲ ਚੂਰਨ ਕਰਨ ਲੱਗ ਗਏ, ਕਹਿੰਦੇ ਬਹੁਤ ਮਾੜਾ ਹੋਇਆ, ਬਹੁਤ ਮਾੜਾ ਹੋਇਆ, ਸਾਡੇ ਕਰਕੇ ਐਸਾ ਇਹਨਾਂ ਨੂੰ ਦੰਡ ਮਿਲਿਆ। ਉਹ ਜਦੋਂ ਇਸ ਤਰ੍ਹਾਂ ਝੂਰ ਰਹੇ, ਹੱਥ ਜੇ ਰੁੜ ਰਹੇ, ਅਤੇ ਪਰਮੇਸ਼ਰ ਦੀ ਐਸਾ ਕਿਲਾ ਵਰਤੀ, ਹੱਥ ਉਹਨਾਂ ਦੇ ਹਰੇ ਹੋ ਗਏ, ਠੀਕ ਠਾਕ ਹੋ ਗਏ ਜੈਦੇਵ ਜੀ ਦੇ। ਇਸ ਤਰ੍ਹਾਂ ਜੈਦੇਵ ਭਗਤ ਜੀ ਵੇਖ ਲਓ ਮਹਾਨ ਹੋ ਕੇ, ਉਹਨਾਂ ਨੇ ਕੋਈ ਹੰਕਾਰ ਨਹੀਂ ਵੀ ਅਸੀਂ ਰਾਜੇ ਕੋਲ ਰਹਿ ਰਹੇ ਹਾਂ, ਹੁਣ ਇਹਨੂੰ ਫੜਾਈਏ ਮਰਵਾਈਏ, ਇਹਨਾਂ ਨੇ ਸਾਨੂੰ ਖੂਬ ਸੁੱਟਿਆ ਸੀ, ਸਗੋਂ ਨਿਮਰਤਾ ਵਿੱਚ ਰਹੇ, ਭਲਾ ਸੋਚਿਆ, ਜਿਸ ਕਰਕੇ ਗੁਰਮੁਖ ਸਿਉ ਮਨਮੁਖ ਡੁੱਬੇ ਹੱਕ ਨਿਆਏ, ਵੀ ਸੱਚ ਦਾ ਨਿਆਏ ਜਿਹੜਾ ਕੋਈ ਗੁਰਮੁਖਾਂ ਨਾਲ ਅੜਦਾ ਨਾ ਮਨਮੁਖ ਪੁਰਸ਼, ਉਹ ਡੁੱਬਦਾ ਮਰਦਾ ਹੈ। ਇਹ ਪਰਮੇਸ਼ਰ ਵੱਲੋਂ ਸੱਚ ਦਾ ਨਿਆਂ ਹੋ ਜਾਂਦਾ ਹੈ, ਇਹ ਇਸ ਤਰ੍ਹਾਂ ਹੀ ਮਰੇ। ਜੈ ਦੇਵ, ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਦੇ ਜਾਪ ਕਰਕੇ ਜਗਨਨਾਥ ਦੇਵ ਵਿੱਚ ਮੰਦਰ ਵਿੱਚ ਵੀ ਸਤਿਕਾਰਯੋਗ ਉਹਨਾਂ ਦੇ ਗੀਤ ਗੋਬਿੰਦ ਪੁਸਤਕ ਵਿੱਚ ਸਲੋਕਾਂ ਦਾ ਕੀਰਤਨ ਹੁੰਦਾ, ਭਗਵਾਨ ਨੂੰ ਪ੍ਰਵਾਨ ਹੋਏ ਇਹ ਗਾਏ ਜਾਣ ਗੀਤ ਗੋਬਿੰਦ ਪੁਸਤਕ ਵਿੱਚੋਂ ਸਲੋਕ, ਇਹ ਨਾਮ ਦਾ ਪ੍ਰਤਾਪ ਹੈ। ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੀ ਭਗਤ ਜੈਦੇਵ ਜੀ ਦੀ ਬਾਣੀ ਚੜ੍ਹੀ ਹੈ ਅਤੇ ਉਹ ਵੀ ਨਾਮ ਦੇ ਕਰਕੇ ਹੈ, ਹੋਰ ਕੋਈ ਵਿਦਵਾਨਾਂ ਦੀ ਥੋੜ੍ਹੋ ਬਾਣੀ ਹੈ। ਨਾਮ ਜਪਿਆ ਜੈਦੇਵ ਜੀ ਨੇ, ਜਿਸ ਕਰਕੇ ਵਾਹਿਗੁਰੂ ਨੂੰ ਪ੍ਰਵਾਨ ਹੋ ਗਏ। ਪ੍ਰਵਾਨ ਹੀ ਭਗਤ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਇਸ ਤਰ੍ਹਾਂ ਇਹ ਜੈਦੇਵ ਜੀ, ਸਨਕਾਰ ਜੀ, ਧਰੋਂ ਜੀ, ਨਾਰਦ ਮੁਨੀ ਜੀ, ਤਿਲੋਚਨ ਜੀ, ਵਾਲਮੀਕ ਜੀ, ਪ੍ਰਹਿਲਾਦ ਭਗਤ ਜੀ, ਸਾਰੇ ਨਾਮ ਦੇ ਜਾਪ ਕਰਕੇ ਸਹਿ ਧੰਨਾ ਤੰਤਾ ਯੋਗ ਹੋਏ ਹਨ, ਤੰਤਾ ਯੋਗ ਬਣੇ ਹਨ। ਅੰਬਰੀਕ ਕਬੀਰ, ਇਸੇ ਤਰ੍ਹਾਂ ਜਿਹੜਾ ਅਮਰੀਕ ਰਾਜਾ ਸੀ, ਅਮਰੀਕ ਜੀਓ ਅਪੈ ਪਦ ਰਾਜ ਭੀਖਣ ਅਧਿਕ ਕਰੇ, ਬਾਣੀ ਵਿੱਚ ਆਉਂਦਾ ਹੈ। ਇਹ ਵੀ ਬਹੁਤ ਵੱਡਾ ਭਗਤ ਸੀ। ਇਹ ਸਨਾਤਨ ਮਤ ਅਨੁਸਾਰ ਇਹ ਕਾਰਸੀ ਦਾ ਵਰਤ ਰੱਖਦਾ ਹੁੰਦਾ ਸੀ, ਖਾਸ ਕਰਕੇ ਜਿਹੜੀ ਇਕੱਤੀ ਦੇ ਮਹੀਨੇ ਦੀ ਕਾਰਸੀ ਆਉਂਦੀ ਹੈ, ਇਹਦੇ ਵਿੱਚ ਇਹਨੇ ਉਹ ਵਰਤ ਜਿਹਾ ਰੱਖਿਆ ਹੋਇਆ ਸੀ, ਬਦਨਾਮੀ ਕਰਾਉਣ ਵਾਸਤੇ, ਸ਼ਰਾਪ ਦੇਣ ਵਾਸਤੇ ਰਾਤ ਦੇ ਸਮੇਂ ਉਹ ਦਰਵਾਸਾ ਰੱਖੀ ਆ ਗਿਆ। ਉਸ ਵੇਲੇ ਇਹਨਾਂ ਨੇ ਹੱਥ ਜੋੜ ਕੇ ਕਹਿ ਦਿੱਤਾ ਕਿ ਮਹਾਰਾਜ, ਤੁਸੀਂ ਪ੍ਰਸ਼ਾਦਾ ਪਾਣੀ ਛਕਣਾ, ਭੋਜਨ ਛਕਣਾ ਤੁਹਾਨੂੰ ਲਿਆਉਂਦਾ। ਕਹਿਣ ਲੱਗਿਆ ਵੀ ਮੈਂ ਪਹਿਲਾਂ ਇਸ਼ਨਾਨ ਵਗੈਰਾ ਕਰਿਆ ਵਾਂ ਬਾਹਰ, ਫਿਰ ਆ ਕੇ ਛਕਾਂਗਾ। ਕਿਉਂ ਕਹਿ ਕੇ ਦਰਵਾਸਾ ਬਾਹਰ ਚਲਿਆ ਗਿਆ ਅਤੇ ਉਹ ਆਇਆ ਹੀ ਨਾ। ਯੋਸ਼ਿਆਸ ਰਾਜਨੀਤੀ ਸੋਚ ਲਈ ਵੀ ਜੇ ਤਾਂ ਮੇਰੇ ਤੋਂ ਪਹਿਲਾਂ ਖਾ ਲਿਆ ਫਿਰ ਮੈਂ ਕਹਾਂਗਾ ਮੈਨੂੰ ਨਿਆਉਂਦਾ ਦੇ ਕੇ, ਤੂੰ ਕਿਉਂ ਖਾਧਾ ਹੋਏ, ਅਤੇ ਜੇ ਨਹੀਂ ਖਾਂਦਾ ਹੈ ਤਾਂ ਦੁਆਰਸੀ ਲੱਗ ਗਈ। ਦੁਆਰਸੀ ਵਿੱਚ ਜਾ ਕੇ ਉਹ ਪਹਿਲਾਂ ਵਰਤ ਨਾ ਖੋਲਿਆ, ਮੂੰਹ ਨਾ ਖਾਧਾ ਤਾਂ ਫਿਰ ਉਹਦਾ ਵਰਤ ਨਹੀਂ ਜਾਊ, ਉਹਦਾ ਫਲ ਨਹੀਂ ਮਿਲੇ, ਉਹਦਾ ਨਿਜੋ ਖਤਮ ਹੋ ਜਾਊ। ਜਾਂ ਇਸ ਤਰ੍ਹਾਂ ਸਿਆਸ ਦੀ ਸੋਚ ਕੇ ਉਹ ਦਰਵਾਸਾ ਆਏ ਹੀ ਨਾ। ਇੱਧਰ ਹੁਣ ਅਮਰੀਕ ਰਾਜੇ ਨੂੰ ਫਿਕਰ ਪਿਆ ਵੀ ਉਹ ਆਇਆ ਨਹੀਂ ਹੈ, ਭੋਜਨ ਛਕਾਉਣਾ ਹੈ, ਵਰਤ ਖੋਲ੍ਹਣਾ ਹੈ, ਨਹੀਂ ਤਾਂ ਨਿਯਮ ਦੀ ਉਲੰਘਣਾ ਹੁੰਦੀ ਹੈ। ਜਿਹੜਾ ਪੰਡਤ ਸੀ ਉਹਨੂੰ ਪੁੱਛਣ ਲੱਗਿਆ ਵੀ ਹੁਣ ਤੂੰ ਦੱਸ ਕੀ ਕਰੀਏ, ਉਹ ਤਾਂ ਆਉਂਦਾ ਨਹੀਂ ਦਿਸਦਾ ਹੈ, ਅਤੇ ਜੇ ਵਰਤ ਨਾ ਖੋਲ੍ਹਿਆ ਤਾਂ ਦੁਆਰਸੀ ਵਿੱਚ ਲੱਗ ਗਈ, ਫਿਰ ਸਾਰਾ ਕੁਛ ਕੀਤਾ ਕਤਰਾ ਐਵੇਂ ਜਾਊ। ਉਹ ਸਿਆਣਾ ਸੀ ਪੰਡਿਤ, ਕਹਿਣ ਲੱਗਾ ਮਹਾਰਾਜ ਵਰਤੀ ਖੋਲ੍ਹਣਾ, ਭਾਵੇਂ ਮੂੰਹ ਵਿੱਚ ਜੋ ਮਰਜ਼ੀ ਪਾ ਲਈਏ, ਭਾਵੇਂ ਖੋਲ੍ਹ ਲਈਏ, ਮੂੰਹ ਵਿੱਚ ਹੀ ਪਾਉਣਾ। ਤੁਸੀਂ ਭੋਜਨ ਭੋਜਨ ਤਾਂ ਕੋਈ ਛਕੋ ਨਾ, ਆ ਠਾਕਰਾਂ ਦਾ ਜਿਹੜਾ ਚਰਨਾਮਤ ਹੈ ਨਾ, ਜਿਹਦੇ ਨਾਲ ਠਾਕਰਾਂ ਦਾ ਇਸ਼ਨਾਨ ਕਰਾਇਆ, ਉਹ ਚੁੜੀ ਲੈ ਲਓ, ਉਹ ਪਾਣੀ ਲੈ ਲਓ ਤੁਸੀਂ, ਅਤੇ ਤੁਹਾਡਾ ਵਰਤ ਖੁੱਲ੍ਹ ਜੂਗਾ। ਉਹ ਵੀ ਰਹਿ ਜੂ ਨਿਯਮ, ਪ੍ਰਸ਼ਾਦਾ ਜਦੋਂ ਦਰਵਾਸਾ ਆ ਗਿਆ ਉਦੋਂ ਉਹ ਛਕ ਲਊਗਾ ਅਤੇ ਤੁਸੀਂ ਉਹਦਾ ਬਾਅਦ ਵਿੱਚ ਛਕ ਲਿਓ। ਕਹਿੰਦਾ ਵੀ ਗੱਲ ਠੀਕ ਹੈ। ਉਹ ਠਾਕਰਾਂ ਦਾ ਚਰਨਾਮਤ ਲੈ ਲਿਆ, ਵਰਤ ਉਹਨੇ ਖੋਲ੍ਹ ਲਿਆ। ਜਦੋਂ ਆਇਆ ਕਹਿਣ ਲੱਗਿਆ, ਤੂੰ ਮੇਰੇ ਆਉਣ ਤੋਂ ਪਹਿਲਾਂ ਮੂੰਹ ਵਿੱਚ ਪਾਇਆ ਹੈ, ਮੈਂ ਤੈਨੂੰ ਸ਼ਰਾਪ ਦਊਂਗਾ। ਉਹ ਕਹਿਣ ਲੱਗਾ, ਜੀ ਦਰਵਾਸਾ ਜੀ, ਮੈਂ ਤਾਂ ਸਿਰਫ ਚਰਨਾਮਤ ਲਿਆ, ਭਾਵੇਂ ਕਹਿੰਦੇ ਪਾਣੀ ਪਿਆ, ਪੀਤਾ ਤਾਂ ਹੈ ਨਾ ਮੇਥੋਂ ਬਗੈਰ, ਮੈਂ ਤੈਨੂੰ ਸ਼ਰਾਪ ਦਊਂਗਾ, ਤੇਰਾ ਸਭ ਕੁਝ ਸਾੜੂੰਗਾ। ਹੁਣ ਹਰੇਕ ਜਿਹੜਾ ਰਾਜਾ ਪਰਮੇਸ਼ਰ ਦਾ ਭਗਤ ਸੀ, ਭਗਵਾਨ ਵਿਸ਼ਨੂੰ ਜੀ ਨੇ ਇਹਦੇ ਦਰਵਾਜ਼ੇ 'ਤੇ ਸੁਦਰਸ਼ਨ ਚੱਕਰ ਨੂੰ ਨਿਯਤ ਕੀਤਾ ਹੋਇਆ ਸੀ ਵੀ ਜਿਹੜਾ ਵੀ ਮੇਰੇ ਭਗਤ ਦਾ ਮਾੜਾ ਚਿਰਵੇ ਉਹਦੇ ਤੋਂ ਮਗਰ ਪੈ ਜਾਣਾ, ਉਹਨੂੰ ਨਹੀਂ ਛੱਡਣਾ। ਜਦੋਂ ਇਹ ਦਰਵਾਸੇ ਨੇ ਅਮਰੀਕ ਵੱਲੋਂ ਅੱਖਾਂ ਜੀਆਂ ਕੱਢੀਆਂ ਵੀ ਮੈਂ ਤੈਨੂੰ ਸ਼ਰਾਪ ਦਊਂਗਾ, ਐਂ ਕਰੂੰਗਾ, ਮੇਰਾ ਨਿਰਾਦਰ ਕੀਤਾ, ਫਿਰ ਕੀ ਹੈ, ਸੁਦਰਸ਼ਨ ਚੱਕਰ ਫਿਰ ਇਹਦੇ ਮਗਰ ਪੈ ਗਿਆ। ਦਰਵਾਸੇ ਦੀ ਦੌੜ ਲੱਗ ਗਈ ਭੱਜ ਪਿਆ ਉੱਥੋਂ ਬਚਾ ਕਰਨ ਵਾਸਤੇ। ਤਿੰਨਾਂ ਲੋਕਾਂ ਵਿੱਚ ਗਿਆ, ਕਿਸੇ ਨੇ ਵੀ ਸਹਾਰਾ ਨਹੀਂ ਦਿੱਤਾ। ਕਹਿੰਦੇ ਹੋਏ ਹੁਣ ਉਸੇ ਭਗਤੀ ਜਾ ਕੇ ਸ਼ਰਨ ਪੈ, ਉਹ ਤੋਂ ਮਾਫ਼ੀ ਮੰਗ, ਫਿਰ ਖੜਾ ਛੁੱਟੂਗਾ। ਭਗਵਾਨ ਵਿਸ਼ਨੂੰ ਕੋਲ ਵੀ ਜਾ ਕੇ ਮਿੰਨਤ ਅੱਲਾ ਕੀਤਾ, ਕਹਿੰਦੇ ਮਹਾਰਾਜ ਤੁਸੀਂ ਇਹਨੂੰ ਹਟਾਓ। ਕਹਿੰਦੇ ਵੀ ਇਹ ਤਾਂ ਮੈਂ ਆਪਣੇ ਭਗਤ ਦੀ ਰੱਖਿਆ ਕਰਨ ਵਾਸਤੇ ਇਹਦੀ ਡਿਊਟੀ ਲਾਈ, ਇਹਨੇ ਨਹੀਂ ਹਟਣਾ। ਉੱਥੇ ਦੀ ਜਾ ਕੇ ਚਰਨ ਛਣ ਪਏ, ਫਿਰ ਇੱਥੇ ਆਇਆ ਅਮਰੀਕ ਦੇ ਆ ਕੇ ਚਰਨੀ ਲੱਗਾ, ਕਹਿੰਦੇ ਉਹ ਬਖਸ਼ਾ ਤੂੰ ਖੜਾ ਛੜਾ। ਉਹਨੇ ਫਿਰ ਇਸ਼ਾਰਾ ਕੀਤਾ ਕਿ ਕਿਹਨੂੰ ਕੋਹਨੂੰ ਕੁਝ ਕਹਿਣਾ ਹੈ, ਫਿਰ ਉਹ ਆਪਣੇ ਸਥਾਨ 'ਤੇ ਜਾ ਟਿੱਕਿਆ ਹੈ। ਇਸ ਤਰ੍ਹਾਂ ਜਿਹੜਾ ਅਮਰੀਕ ਰਾਜਾ ਹੈ ਵੀ ਉਹ ਪਰਮੇਸ਼ਰ ਦਾ ਨਾਮ ਦਾ ਜਾਪ ਕਰਦਾ ਸੀ, ਜਿਸ ਕਰਕੇ ਸੁਦਰਸ਼ਨ ਚੱਕਰ ਉਹਦੀ ਰੱਖਿਆ ਕਰਦਾ ਸੀ, ਪਹਿਰੇਦਾਰ ਬਣ ਕੇ ਪਹਿਰਾ ਦਿੰਦਾ ਸੀ, ਜਿਹੜਾ ਵੀ ਕੋਈ ਮਾੜਾ ਚਰਦੇ ਸੀ ਉਹਨਾਂ ਦੇ ਮਗਰ ਪੈਂਦਾ, ਉਹਨਾਂ ਨੂੰ ਨਾਸ ਕਰਨ ਖਤਮ ਕਰਨ ਲਈ ਜਾਂਦਾ ਸੀ। ਇਸ ਤਰ੍ਹਾਂ ਅਮਰੀਕ ਜਿਹੜਾ ਵੀ ਉਹ ਨਾਮ ਕਰਕੇ ਹੀ ਉਹਦਾ ਸੰਸਾਰ ਦੇ ਵਿੱਚ ਪ੍ਰਸਿੱਧੀ ਹੈ ਵੀ ਉਹ ਬਹੁਤ ਵੱਡਾ ਰਾਜਾ ਹੁੰਦਾ ਹੋਇਆ ਵੀ ਨਾਮ ਜਪਣ ਵਾਲਾ ਭਗਤ ਹੋਇਆ ਹੈ। ਇਸੇ ਤਰ੍ਹਾਂ ਇਸ ਤੋਂ ਅੱਗੇ ਹੈ ਕਬੀਰ, ਕਾਂਸ਼ੀ ਦਾ ਜੰਮ ਪਲ ਜੁਲਾਇਆਂ ਦੇ ਘਰ ਜੰਮਿਆ ਹੈ, ਪਰ ਉਹ ਨਾਮ ਦੇ ਜਾਪ ਕਰਕੇ ਅਤੇ ਦੁਨੀਆ ਦੇ ਵਿੱਚ ਪ੍ਰਸਿੱਧ ਹੈ। ਨਾਮ ਦੇ ਪ੍ਰਤਾਪ ਕਰਕੇ ਕਬੀਰ ਜੀ ਦਾ ਆ ਕੇ ਪਰਮੇਸ਼ਰ ਨੇ ਕਬੀਰ ਦਾ ਰੂਪ ਧਾਰਨ ਕਰਕੇ ਜੱਗ ਸੰਪੂਰਨ ਕੀਤਾ। 7 ਦਿਨ ਤੱਕ ਇੰਨੀਆਂ ਮਠਿਆਈਆਂ ਖੁਆਈਆਂ, ਸਾਧੂ ਬਿਮਾਰ ਹੋ ਗਏ ਖਾ ਖਾ ਕੇ, ਕਹਿਣ ਲੱਗੇ ਭਗਤ ਜੀ ਹੁਣ ਨਹੀਂ ਖਾ ਸਕਦੇ, ਅਜੇ ਤਾਂ ਬਿਮਾਰ ਹੋ ਜਾਂਦੇ, ਜਾਣਾ ਹੈ। ਕਹਿੰਦੇ ਨਹੀਂ ਵੀ ਅਜੇ ਮੁੱਕਿਆ ਨਹੀਂ, ਰਾਸਨ ਪਾਣੀ ਇਹ ਖਾ ਕੇ ਜਾਣਾ ਹੈ। ਕਹਿੰਦੇ ਇਹ ਤਾਂ ਤੇਰਾ ਮੁੱਕਣਾ ਹੀ ਨਹੀਂ ਹੈ, ਤੁਸੀਂ ਨਹੀਂ ਰਹਿਣਾ ਹੈ। ਕਹਿੰਦੇ ਚੰਗਾ ਜੇ ਨਹੀਂ ਰਹਿਣਾ ਤਾਂ ਫਿਰ ਲਓ ਦਰਸ਼ ਦਸ਼ਨਾ ਖੁੱਲ੍ਹੀ ਡੁੱਲੀ, ਉਹ ਖੁੱਲ੍ਹੇ ਰੁਪਈਏ ਦੇ ਤੇ ਦਸ਼ਨਾ ਵਜੋਂ। ਫਿਰ ਜਿੱਥੇ ਕਿੱਥੇ ਰਸਤਿਆਂ ਵਿੱਚ ਜਾ ਰਿਹਾ, ਧੰਨ ਕਬੀਰ ਕਰਦੇ ਜਾਂਦੇ ਆ। ਕਹਿੰਦੇ ਇਹੋ ਜਿਹਾ ਤਾਂ ਵੀ ਅੱਜ ਦੇ ਸਮੇਂ ਕੋਈ ਰਾਜਾ ਵੀ ਨਹੀਂ ਜੱਗ ਕਰ ਸਕਦਾ ਜਿਹੋ ਜਿਹਾ ਕਬੀਰ ਨੇ ਜੱਗ ਕੀਤਾ। ਅਤੇ ਖਵਾ ਖਵਾ ਕੇ ਮਿਠਾਈਆਂ ਅਸੀਂ ਸਾਧ ਬਿਮਾਰ ਕਰਤੇ, ਪਰ ਇੰਨੀ ਦਸ਼ਨਾ ਦਿੱਤੀ ਹੈ ਵੀ ਇੰਨਾ ਕੋਈ ਰਾਜਾ ਨਹੀਂ ਦੇ ਸਕਦਾ। ਵੀ ਇਹ ਵੀ ਪਰਮੇਸ਼ਰ ਦੀ ਭਗਤੀ ਕਰਦਾ ਕਬੀਰ, ਜਿਸ ਕਰਕੇ ਆਹ ਸਾਰਾ ਕੁਛ ਰਿੱਧੀ ਸਿੱਧੀ ਵਰਤੀ ਹੈ, ਧੰਨ ਹੈ ਵੀ ਕਬੀਰ। ਇਹ ਦਰਵਿਚਾਰਾ ਕਬੀਰ ਜਿਹੜਾ ਹੈ ਉਹ ਇੱਕ ਮੋਹਰੇ ਦੇ ਲੁਕਿਆ ਹੋਇਆ ਸੀ, ਕਿਉਂਕਿ ਉਹ 420 ਕਰਕੇ ਵੀ ਇਹਦੀ ਭੰਡੀ ਕਰਾਈਏ ਐਵੇਂ ਲਿਖਦੇ ਸੀ ਪੱਤਰ ਇੱਧਰ ਵੀ ਕਬੀਰ ਦੇ ਘਰੇ ਜੱਗ ਹੈ ਵੀ ਫਲਾਨੇ ਦਿਨ ਸਾਰੇ ਆ ਜਮਾਤਾਂ ਸਮਾਸ਼ਟੀ ਭੰਡਾਰਾ ਹੈ। ਉਹ ਬਸ ਸਾਰੇ ਤੁਰੇ ਆਉਂਦੇ ਸੀ ਚੇਲੇ ਚਾਰਣਿਆਂ ਸਮੇਂ ਕਬੀਰ ਜੀ ਦਾ ਘਰ ਪੁੱਛਦੇ ਕਿੱਥੇ ਹੈ, ਤਾਂ ਕਬੀਰ ਜੀ ਨੂੰ ਪਤਾ ਲੱਗਿਆ ਵੀ ਇਹ ਤਾਂ ਮੇਰੇ ਨਾਲ 420 ਇੱਥੋਂ ਦੇ ਲੋਕਾਂ ਨੇ ਕਰਾਈ ਹੈ, ਉਹ ਭੱਜ ਕੇ ਲੁੱਕ ਗਏ ਸੀ ਬਾਹਰ। ਪਰਮੇਸ਼ਰ ਨੇ ਸਾਰਾ ਯੁੱਗ ਪੂਰਾ ਕਰਾ ਕੇ ਉਦੋਂ ਬਾਅਦ ਜਿੱਥੇ ਕਬੀਰ ਸਾਹਿਬ ਜੀ ਗਏ ਪਏ ਸੀ ਉੱਥੇ ਗਏ, ਕਹਿਣ ਲੱਗੇ ਵੀ ਕਾਰਜ ਹੋ ਗਿਆ, ਹੁਣ ਜਾ ਕੇ ਕਰ ਸੰਭਾਲ। ਆਪ ਹਲੋਪ ਹੋ ਗਏ, ਕਬੀਰ ਜੀ ਉੱਥੋਂ ਨਿਕਲ ਕੇ ਜਦੋਂ ਘਰ ਆਏ, ਆਂਢ ਗੁਆਂਢ ਦੇ ਹੋਰ ਜਿਹੜੇ ਸਾਧੂ ਸੰਤ ਕਾਂਸ਼ੀ ਦੇ ਸੀ, ਕਬੀਰ ਸਾਹਿਬ ਨੂੰ ਕਹਿੰਦੇ ਵੀ ਤੁਸੀਂ ਤਾਂ ਕਮਾਲ ਹੀ ਕਰਤੀ ਮਹਾਰਾਜ, ਵੇ ਇੰਨਾ ਵੱਡਾ ਜੱਗ ਕੀਤਾ, ਐਡਾ ਵੱਡਾ ਵੱਡਾ ਸਮਸ਼ਟੀ ਭੰਡਾਰਾ ਕੀਤਾ, ਵੇ ਕੋਈ ਨਹੀਂ ਕਰ ਸਕਦਾ, ਇਹ ਮਹਾਰਾਜ ਤੁਸੀਂ ਕਿਵੇਂ ਕਰ ਲਿਆ, ਇੰਨਾ ਪ੍ਰਬੰਧ ਕਿਵੇਂ ਹੋ ਗਿਆ। ਕਬੀਰ ਸਾਹਿਬ ਜੀ ਨੇ ਆਪਣੇ ਸਤਸੰਗੀਆਂ ਨੂੰ ਵੀ, ਉਹਨਾਂ ਸਾਧੂਆਂ ਨੂੰ ਵੀ ਕਿਹਾ, ਕਹਿੰਦੇ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕਿਆ ਸਰੀਰ, ਕਿਆ ਗਿਆ ਨੂੰ ਕਿਸ਼ਾਰ ਕੀਆ ਭਇਓ ਕਬੀਰ ਕਬੀਰ, ਕੀ ਜਾਣੀਏ। ਕਹਿੰਦੇ ਸਾਰਾ ਕੁਛ ਤਾਂ ਉਹ ਹਰੀ ਨੇ ਕੀਤਾ, ਵੀ ਉਹਦਾ ਨਾਮ ਵੀ ਕਬੀਰ ਹੈ ਵੱਡਾ ਹੋਣ ਕਰਕੇ। ਮਾਂ ਨੇ ਕਹਿੰਦੇ ਵੀ ਸਮਝ ਨੇ ਮੇਰਾ ਨਾਮ ਕਬੀਰ ਲੱਗਦਾ, ਮੈਂ ਤਾਂ ਵੱਡਾ ਨਹੀਂ ਸੀਗਾ, ਮੇਰਾ ਨਾਂ ਕਬੀਰ ਰੱਖਤਾ, ਵੀ ਇਹ ਬਹੁਤ ਵੱਡਾ ਹੈ, ਇਸ ਕਰਕੇ ਉਹ ਵੱਡੇ ਨੇ ਆਪਣਾ ਨਾਮ ਜਾਣ ਕੇ ਲੱਜਿਆ ਰੱਖੀ, ਐਵੇਂ ਕਬੀਰ ਕਬੀਰ ਹੋ ਗਿਆ, ਮੈਂ ਨਹੀਂ ਕੁਛ ਕਰਿਆ, ਨਾ ਕਹਿੰਦੇ ਕੁਛ ਕਰ ਸਕਿਆ ਕਿ ਨਾ ਕਰ ਸਕਣਾ ਅੱਗੇ ਨੂੰ, ਇਹ ਤਾਂ ਉਹਨੇ ਸਾਰਾ ਕੁਛ ਕਰਿਆ ਇੱਕ ਵਾਰ। ਇਸ ਤਰ੍ਹਾਂ ਨਾਮ ਦੇ ਪ੍ਰਤਾਪ ਕਰਕੇ ਕਬੀਰ ਦਾ ਜੱਗ ਸੰਪੂਰਨ ਪਰਮੇਸ਼ਰ ਨੇ ਕਰਾਇਆ ਅਤੇ ਧੰਨ ਧੰਨ ਕਰਾ ਦਿੱਤੀ। ਇਸ ਤੋਂ ਅੱਗੇ ਹੈ ਇੱਕ ਪੂਰਵ ਰਾਜਾ ਹੋਇਆ, ਉਹਦਾ ਨਾਂ ਕਵੀ ਲੈ ਰਿਹਾ, ਵੀ ਉਹ ਵੀ ਨਾਮ ਦੇ ਪ੍ਰਤਾਪ ਕਰਕੇ ਦੁਨੀਆਂ ਵਿੱਚ ਮਹਾਨ ਹੋਇਆ। ਦੂਰਬਾ ਪਰੂਰੋ ਅੰਗਰਾ ਗੁਰ ਨਾਨਕ ਜਸ ਗਾਇਓ, ਭੱਟਾ ਨੇ ਕਿਹਾ ਵੀ ਜਿਹੜਾ ਪਰੂਰੋ ਰਾਜਾ ਹੈ, ਇਹ ਬਹੁਤ ਹੀ ਰਾਤ ਦਿਨ ਭਗਤੀ ਵਿੱਚ ਲਿਬਲੀਨ ਰਹਿੰਦਾ ਸੀ। ਇੱਕ ਵਾਰੀ ਜਿਹੜੇ ਕੋਈ ਤੀਰਥ ਯਾਤਰਾ ਦਾ ਮਹਾਤਮ ਜਾਂ ਜ਼ਿਆਦਾ ਕਰਨ ਕਹਿਣ ਵਾਲੇ ਸੀ, ਉਹ ਆ ਬੈਠੇ ਇਹਨਾਂ ਕੋਲ, ਕਹਿੰਦੇ ਮਹਾਰਾਜ ਤੁਸੀਂ ਇਹ ਰਾਜਾ ਜੀ ਇੱਥੇ ਭਗਤੀ ਕਰਿਆ, ਤੀਰਥ ਯਾਤਰਾ ਦਾ ਬੜਾ ਮਹਾਨ ਹੈ, ਬਹੁਤ ਫਲ ਹੈ, ਤੁਸੀਂ ਤੀਰਥ ਯਾਤਰਾ ਵੀ ਚੱਲਿਆ ਕਰੋ, ਕਰਿਆ ਕਰੋ, ਤੁਹਾਨੂੰ ਦੇਖ ਕੇ ਹੋਰ ਕਰਨਗੇ, ਉਹਨਾਂ ਨੂੰ ਵੀ ਫਲ ਮਿਲੂ, ਜੇ ਤੁਸੀਂ ਨਹੀਂ ਜਾਂਦੇ ਕਿਸੇ ਪਾਸੇ ਤਾਂ ਲੋਕਾਂ ਨੇ ਕੀ ਜਾਣਾ। ਅਗਲਾ ਕਹਿੰਦਾ ਰਾਜਾ ਤਾਂ ਜਾਂਦਾ ਨਹੀਂ, ਇਸ ਕਰਕੇ ਤੁਹਾਡਾ ਪਰਉਪਕਾਰ ਹੋਇਆ। ਜਦੋਂ ਵਾਰ ਵਾਰ ਕਹੀ ਹੋਏ, ਫਿਰ ਮਨ ਵਿੱਚ ਖਿਆਲ ਆਇਆ ਵੀ ਚਲੋ ਆਪਾਂ ਵੀ ਤੀਰਥ ਯਾਤਰਾ ਕਰਿਆ ਉਹਨੇ, ਅਤੇ ਅੰਮ੍ਰਿਤ ਵੇਲੇ ਆਕਾਸ਼ਬਾਣੀ ਹੋਈ ਇਹਨੂੰ ਪਰੂਰੋ ਰਾਜੇ ਨੂੰ, ਕਹਿੰਦੇ ਉਹ ਤੈਨੂੰ ਕਿਧਰੇ ਜਾਣ ਦੀ ਲੋੜ ਨਹੀਂ, ਆ ਜਿਹੜੇ 68 ਤੀਰਥ ਇੱਥੇ ਆ ਕੇ ਨਾ ਤੇਰੇ ਕੁੰਡ ਵਿੱਚ ਜਲ ਭਰ ਦੇਣਗੇ, ਇਹਨਾਂ ਵਿੱਚ ਤੂੰ ਇਸ਼ਨਾਨ ਕਰ ਲਈ, ਸੁਣਿਆ 8 ਸਰਕਾ ਇਸ਼ਨਾਨ, ਜਿਹੜਾ ਨਾਮ ਦਾ ਸੁਣਨਾ ਕਰਦਾ ਗੁਰੂ ਦੁਆਰਾ, ਉਹਦਾ 68 ਤੀਰਥਾਂ ਦਾ ਇਸ਼ਨਾਨ ਵਿੱਚ ਆ ਜਾਂਦਾ। ਸੋ ਸਾਰੇ ਕਹਿੰਦੇ ਅੰਮ੍ਰਿਤ ਵੇਲੇ 68 ਤੀਰਥ ਜਿੰਨੇ ਸੀ ਉਹ ਆਏ, ਇਹਦੇ ਕੁੰਡ ਵਿੱਚ ਉਹ ਜਲ ਭਰ ਦਿੱਤਾ, ਇਸ਼ਨਾਨ ਕਰ ਲਿਆ, ਅਤੇ ਇਹ ਨਾਮ ਦੇ ਪ੍ਰਤਾਪ ਕਰਕੇ ਇਸ ਤਰ੍ਹਾਂ ਇਹ ਪੂਰੋ ਰਾਜਾ 68 ਤੀਰਥਾਂ ਦਾ ਇਸ਼ਨਾਨੀ ਘਰੇ ਹੋ ਗਿਆ। ਇਸੇ ਤਰ੍ਹਾਂ ਅੰਗਰੇ ਰਿਖੀ ਹੋਇਆ ਹੈ, ਉਹ 7 ਰਿਖੀਆਂ ਵਿੱਚ ਇਹਦਾ ਨਾਂ ਆਉਂਦਾ ਹੈ, ਜਿਵੇਂ ਪਲਸ ਤਰੀਕੀ, ਪਰਤ ਰਿਖੀ, ਅੰਗਰਾ ਰਿਖੀ। ਇਸ ਤਰ੍ਹਾਂ ਇਹ ਜਿਹੜਾ ਅੰਗਰਾ ਰਿਖੀ ਸੀ, ਇਹਦਾ ਮਨ ਜਾ ਤਪਦਾ ਰਹਿੰਦਾ ਸੀ, ਮਨ ਟਕਾ ਵਿੱਚ ਨਹੀਂ ਆਉਂਦਾ ਸੀ। ਫਿਰ ਬ੍ਰਹਮਾ ਨੇ ਇਹਨੂੰ ਵਾਸਦੇਵ ਦਾ ਜਾਪ ਕਰਨ ਲਈ ਉਪਦੇਸ਼ ਦਿੱਤਾ ਸੀ, ਮੰਤਰ ਦਿੱਤਾ ਸੀ, ਵਾਸਦੇਵ ਦੇ ਜਾਪ ਕਰਕੇ ਮੰਤਰ ਕਰਕੇ ਅੰਗਰੇ ਰਿਖੀ ਦਾ ਫਿਰ ਮਨ ਟਕਾ ਵਿੱਚ ਆ ਗਿਆ, ਤਪਣੋਂ ਹਟ ਗਿਆ ਸੀ, ਜਿਸ ਕਰਕੇ ਅੰਗਰਾ ਰਿਖੀ ਦਾ ਵੀ ਨਾਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਭੱਟਾ ਨੇ ਕਿਹਾ ਦੂਰਵਾ ਪੂਰੋ ਅੰਗਰ ਹੈ, ਗੁਰ ਨਾਨਕ ਜਸ ਗਾਏ, ਵੀ ਇਹ ਵੀ ਗੁਰੂ ਨਾਨਕ ਦਾ ਜਸ ਗਾਉਂਦੇ, ਗੁਰੂ ਨਾਨਕ ਪਰਮੇਸ਼ਰ ਰੂਪ ਹੈ, ਪਰਮੇਸ਼ਰ ਦਾ ਜਸ ਗਾਉਂਦੇ, ਮਾਨੋ ਗੁਰੂ ਨਾਨਕ ਸਾਹਿਬ ਜੀ ਦਾ ਗਸ ਗਾ ਰਹੇ ਹੈ। ਇਸੇ ਤਰ੍ਹਾਂ ਅੱਗੇ ਨਾਮਦੇਵ, ਵੀ ਨਾਮਦੇਵ ਦੇ ਜਿਹੜੇ ਕੋਈ ਉਹ ਘਰ ਦੀ ਛਪਰੀ ਜੀ ਹੈ ਉਹ ਵੀ ਨਾਮ ਪਰਮੇਸ਼ੁਰ ਨੇ ਆ ਕੇ ਬੰਨ ਦਿੱਤੀ ਸੀ। ਪਾੜ ਪੜੋਸਨ ਪੂਛ ਲੇ ਨਾਮਾ ਕਾ ਪਹਿਚਾਨ ਸ਼ਿਵਾਈ ਹੋ ਤੋ ਪੈ ਦੁਮੜੀ ਮਜ਼ੂਰੀ ਦੇਖੋ ਮੋਕੇ ਡੇ ਵੇਢੀ ਦੇਹੋ ਬਤਾਈ ਹੋ ਰਿਬਾਈ ਵੱਢ ਵੇਢੀ ਦੇ ਨ ਜਾਈ ਦੇਖ ਵੇਢੀ ਰਹੋ ਸਮਾਈ ਹਮਾਰਾ ਵੇਢੀ ਪ੍ਰਾਣ ਅਧਾਰਾ ਵੇਢੀ ਪ੍ਰੀਤ ਮਜ਼ੂਰੀ ਮੰਗੈ ਜੇ ਕੋਈ ਸ਼ਾਨ ਛਵਾਵੈ ਗੋ ਲੋਕ ਕੁਟੰਬ ਸਭੋ ਤੋਂ ਤੋਰਾ ਤੋਂ ਆਪਣ ਵੇਢੀ ਆਵੈ ਗੋ ਵੇਢੀ ਕੇ ਗੁਣ ਸੁਣ ਰੀ ਬਾਈ ਜਲਦ ਵਾਨ ਤਰੁਥਾ ਪਿਓ ਹੋਏ ਨਾਮੇ ਕੇ ਸੀ ਬਹੋਰੀ ਲੰਘ ਪਪੀਕਣ ਆਪਿਓ ਹੋ। ਇਸ ਤਰ੍ਹਾਂ ਨਾਮਦੇਵ ਦੀ ਉਹ ਛਪਰੀ ਛੰਨ ਬੰਨ ਦਿੱਤੀ ਨਾਮ ਦੇ ਪ੍ਰਤਾਪ ਕਰਕੇ ਜਿਹੜਾ ਉਹ ਕਹਿ ਦਿੱਤਾ ਸੀ ਵੀ ਸੱਤ ਘੜੀਆਂ ਦੇ ਅੰਦਰ ਅੰਦਰ ਜਾਂ ਤਾਂ ਮਰੀ ਗਊ ਜਿਉਂਦੇ ਕਰਦੇ ਜਾਂ ਕੋਈ ਸਿੱਧੀ ਰਿੱਧੀ ਸਿੱਧੀ ਤਾਕਤ ਦਿਖਾ ਨਹੀਂ ਮੁਸਲਮਾਨ ਬਣ ਜਾ ਇਹਨਾਂ 'ਚੋਂ ਇੱਕ ਗੱਲ ਨੂੰ ਤਿਆਰ ਹੋ ਜਾ। ਕਹਿੰਦਾ ਵੀ ਇਹ ਜਿਹੜਾ ਨਾਮ ਹੈ ਉਹ ਤਾਂ ਹੁਣ ਜਿਹੜਾ ਮੈਨੂੰ ਮਿਲਿਆ ਗੁਰੂ ਪਾਸੋਂ ਉਹੀ ਲਵਾਂਗਾ ਠੀਕ ਹੈ ਭਾਵੇਂ ਸਾਰੇ ਨਾਮ ਉਸੇ ਦੇ ਹੈ ਪਰ ਜਿਹੜਾ ਗੁਰੂ ਪਾਸੋਂ ਮਿਲਿਆ ਉਹ ਹੀ ਜਪਾਂਗਾ ਰਾਮ ਰਾਮ ਅੱਲਾ ਅੱਲਾ ਨਹੀਂ ਕਹਿਣਾ। ਅਤੇ ਉਹ ਮਾਂ ਕਹਿੰਦੀ ਛੋੜ ਰਾਮ ਕੀ ਨਾ ਭਜਾ ਖੁਦਾ ਹੈ ਵੀ ਰਾਮ ਰਾਮ ਕਰਨਾ ਛੱਡ ਕੇ ਤਾਂ ਖੁਦਾ ਖੁਦਾ ਨਹੀਂ ਭਜ ਲੈਂਦਾ ਜਾਨ ਬਚ ਜੂਗੀ ਜਿਉਂਦਾ ਰਹੇਗਾ ਨਹੀਂ ਮਾਰ ਦੇਣਗੇ ਇਹ। ਅਤੇ ਉਸ ਵੇਲੇ ਵੀ ਮਾਂ ਵੀ ਜਿਹੜਾ ਗੁਰੂ ਨੇ ਨਾਮ ਬਖਸ਼ਿਆ ਉਹ ਤੋਂ ਛੁਡਾ ਕੇ ਮੈਨੂੰ ਖੁਦਾ ਖੁਦਾ ਘੁਆਉਂਦੀ ਹੈ ਅਤੇ ਮਾਂ ਨੂੰ ਵੀ ਭਗਤ ਨਾਮਦੇਵ ਜੀ ਨੇ ਜਵਾਬ ਕਹਿੰਦਾ ਨਾ ਹਾਂ ਤੇਰਾ ਪੂੰਗਰਾ ਨਾ ਤੂੰ ਮਾਰੀ ਮੇਰੀ ਮਾਂ ਹੈ ਕਹਿੰਦੇ ਮੈਂ ਤੇਰਾ ਪੁੱਤਰ ਹੀ ਨਹੀਂ ਤੂੰ ਮੇਰੀ ਮਾਂ ਹੀ ਨਹੀਂ ਹੈ ਜਿਹੜਾ ਗੁਰੂ ਨੇ ਮੰਤਰ ਬਖਸ਼ਿਆ ਉਹ ਛੁਡਾ ਕੇ ਤੂੰ ਹੋਰ ਜਪਾਉਣੀ ਮੈਨੂੰ ਗੁਰੂ ਤੋਂ ਬੇਮੁਖ ਕਰਦੀ ਹੈ ਮਾਂ ਨਹੀਂ ਤੂੰ ਮੇਰੀ ਮੈਂ ਤੇਰਾ ਪੁੱਤ ਹੀ ਨਹੀਂ ਹੈ। ਇਹਦਾ ਪਿੰਡ ਪੜਾ ਤੋ ਹਰ ਗੁਣ ਗਾਏ ਮਾਂ ਮੈਂ ਸੱਚ ਕਹਿਣਾ ਹੈ ਸਰੀਰ ਤਾਂ ਢੇਰੀ ਹੋ ਜਾਏਗਾ ਜਿੰਨਾ ਚਿਰ ਸਵਾਚ ਦੇ ਨਾਮਦੇਵ ਤਾਂ ਹਰੀ ਦੇ ਗੁਣ ਗਾਊਗਾ ਇਹ ਤਾਂ ਰਾਮ ਰਾਮ ਹੀ ਆਖੂਗਾ ਇੱਥੇ ਅੱਲਾ ਅੱਲਾ ਖੁਦਾ ਨਹੀਂ ਨਿਕਲ ਸਕਦਾ ਠੀਕ ਹੈ ਭਾਵੇਂ ਖੁਦਾ ਅਤੇ ਰਾਮ ਵਿੱਚ ਫਰਕ ਨਹੀਂ ਪਰ ਜਿਹੜਾ ਗੁਰੂ ਦੁਆਰਾ ਮਿਲਿਆ ਉਹ ਮੇਰੇ ਲਈ ਸਹਾਇਕ ਹੈ। ਫਿਰ ਉਹ ਜਦੋਂ ਸੱਤ ਘੜੀਆਂ ਦਾ ਸਮਾਂ ਜਿਹਾ ਹੋ ਗਿਆ ਅਤੇ ਉਹ ਘੰਟੀ ਜੀ ਵੱਜੀ ਅਤੇ ਮਨ ਵਿੱਚ ਖਿਆਲ ਜਿਹਾ ਆਇਆ ਵੀ ਰੱਖਿਆ ਕਰਨ ਵਾਲੇ ਨਹੀਂ ਆਏ ਇੰਨਾ ਚਿਰ ਤਾਂ ਉਹਨਾਂ ਨੂੰ ਲੱਗਣਾ ਨਹੀਂ ਚਾਹੀਦਾ ਸੀ ਅਤੇ ਨਾ ਲਾਉਂਦੇ ਆ ਉਹ ਵਸਿਆ ਫੁਰਨਾ ਜਾ ਕਰਨ ਦੀ ਦੇਹੜੀ ਸੀ ਪਾਖੰਤਣ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ ਆ ਗਏ ਗਰੜ ਦੀ ਇਸ ਵਾਰੀ 'ਤੇ ਚੜੇ ਚੜਾਏ ਅਤੇ ਆਉਂਦਿਆਂ ਸਾਰ ਨਾਮਦੇਵ ਨੂੰ ਕਿਹਾ ਕਹੇ ਤਾਂ ਧਰਨ ਅਕੋਡੀ ਕਰੋ ਜੇ ਤੂੰ ਕਹੇ ਤਾਂ ਧਰਤੀ ਕੋਡੀ ਕਰਦੇ ਹਾਂ ਜੇ ਕਹੇ ਤਾਂ ਉਹਨੂੰ ਫਿਰ ਉੱਪਰ ਲੈ ਕੇ ਰੱਖਦੇ ਹਾਂ ਉੱਟੀ ਪੋਟੀ ਕਰਦੇ ਹਾਂ ਜੇ ਤੂੰ ਵੀ ਆ ਕੇ ਮਰੀ ਗਊ ਜੀ ਆ ਦੇਵਾਂ ਦੱਸ ਕੀ ਕਰਾਉਣਾ ਹੈ ਕਹਿੰਦਾ ਮਹਾਰਾਜ ਧਰਤੀ ਕਾਹਨੂੰ ਪੁੱਠੀ ਕਰਨੀ ਕਾਹਨੂੰ ਮਾਰਨੇ ਸਾਰੇ ਆ ਰੌਲਾ ਤਾਂ ਮਰੀ ਗਊ ਦਾ ਹੈ ਜਿਉਂਦਾ ਜਿਉਂਦੀ ਕਰ ਦਿਓ ਸਭ ਠੀਕ ਠਾਕ ਹੋ ਜਾਓ। ਉਸ ਵੇਲੇ ਗਊ ਜਾਂਦੀ ਹੋ ਗਈ ਅਤੇ ਗਊ ਦੁਹਾਈ ਬਛਰਾ ਮੇਲ ਬਛਰਾ ਛੱਡ ਕੇ ਗਊ ਨੂੰ ਚੋਲਿਆ ਹੈ ਦੁੱਧਾ ਕੀ ਜਾਂ ਮੜਕੀ ਭਰੀ ਲੇ ਬਾਰਸ਼ਾ ਕੇ ਅੱਗੇ ਧਰੀ ਅਤੇ ਬਾਰਸ਼ਾ ਦੇ ਅੱਗੇ ਲਿਆ ਰੱਖੀ ਤਦ ਨਾਲ ਭਰੀ ਹੋਈ ਮੱਟੀ ਜੀ ਮੜਕੀ ਜੀ ਬਾਰਸ਼ਾ ਮਹਿਲ ਮੈਂ ਜਾਏ ਜਦੋਂ ਮਹਿਲ ਆਪਣੇ ਮਹਿਲਾਂ ਵਿੱਚ ਗਿਆ ਦੁੱਧ ਜਾ ਪੀ ਕੇ ਔਕੜ ਕੀ ਘੜ ਲੱਗ ਗਈ ਆਏ ਔਕੀ ਘੜੀ ਆ ਗਈ ਐਸਾ ਸੂਰ ਉੱਠਿਆ ਲੱਗ ਗਿਆ ਚਾਂਗਾ ਮਾਰਨ ਹੇਰ ਉਸ ਵੇਲੇ ਬਖਸ਼ੀ ਹਿੰਦੂ ਮੈਂ ਤੇਰੀ ਗਾਏ ਵੀ ਮੈਂ ਤੇਰਾ ਗੂੰਗ ਵਰਗਾ ਤੂੰ ਮੈਨੂੰ ਬਖਸ਼ ਲਾ ਲੱਗ ਗਿਆ ਮੈਨੂੰ ਤਾਂ ਤਰਲੇ ਕਰਨ। ਇਸ ਤਰ੍ਹਾਂ ਉਹ ਰਾਜੇ ਦਾ ਵੀ ਛੇੜਾ ਪਰਮੇਸ਼ਰ ਨਾਮਦੇਵ ਜੀ ਨੇ ਛਡਾਇਆ ਸੀ ਨਾਮ ਦੇ ਜਾਪ ਕਰਕੇ ਉਹ ਪਰਮੇਸ਼ਰ ਨੇ ਐਂ ਪ੍ਰਗਟ ਪ੍ਰਤੱਖ ਹੋ ਕੇ ਦੁੱਧ ਵੀ ਛਕ ਲਿਆ ਸੀ। ਇਉਂ ਕਹਿੰਦੇ ਜਿਹੜਾ ਨਾਮਦੇਵ ਹੈ ਉਹਦੀ ਛਪਰੀ ਛਾਈ, ਉਹਦਾ ਦੁੱਧ ਛਕਿਆ, ਉਹਦੀ ਰੱਖਿਆ ਕੀਤੀ, ਕਿਸ ਕਰਕੇ? ਨਾਮ ਕਰਕੇ। ਇਸ ਤੋਂ ਅੱਗੇ ਹੈ ਜਿਹੜਾ ਰਾਵਣ ਦਾ ਛੋਟਾ ਭਾ ਰੱਬ ਭੀਖਣ ਹੋਇਆ ਹੈ, ਕਹਿੰਦੇ ਉਹ ਨਾਮ ਕਰਕੇ ਚੰਗੇ ਲੋਕਾਂ ਵਿੱਚ ਪ੍ਰਸਿੱਧ ਹੈ। ਭੇਦ ਭੀਖਣ ਗੁਰਮੁਖ ਪਰਚੈਨ ਗੁਰਬਾਣੀ ਵਿੱਚ ਵੀ ਆਇਆ, ਜਿਹੜਾ ਭੀਖਣ ਸੀ ਉਹਨੇ ਭੇਦ ਦਾ ਪਰਚਾ ਦਿੱਤਾ, ਭੇਦ ਦੱਸਿਆ ਵੀ ਇਹ ਮਹਾਰਾਜ ਜਿਹੜਾ ਦੁਸ਼ਟ ਨਾ ਰੋਣ, ਇਹ ਨਹੀਂ ਮਰਨਾ, ਰਾਮ ਇਹ ਮਰੂਗਾ, ਇਸ ਕਰਕੇ ਵੀ ਉਹ ਭੀਖਣ ਫਿਰ ਚਿਰੰਗਜੀਵੀ ਵੀ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਵੀ ਇਸਨੇ ਮਹਾਰਾਜ ਦੇ ਦਰਸ਼ਨ ਕੀਤੇ ਸੀ, ਅਤੇ ਇਸੇ ਤਰ੍ਹਾਂ ਸਾਰੀ ਲੰਕਾ ਦਾ ਰਾਜ ਭਾਗ ਦਾ ਮਾਲਕ ਵੀ ਨਾਮ ਦੇ ਪ੍ਰਤਾਪ ਕਰਕੇ ਇਹ ਬਣਿਆ ਵੀ ਇਹ ਭੀਖਣ ਵੀ ਜਿਹੜਾ ਹੈ ਨਾ, ਇਹਦੇ ਵੱਡੇ ਭਰਾ ਨੂੰ ਮਾਰ ਕੇ ਰਾਜ ਭਾਗ ਮਿਲਿਆ, ਅਤੇ ਨਾਮ ਦੇ ਜਾਪ ਕਰਕੇ, ਨਾਮ ਦੇ ਕਰਕੇ ਸਤਿਕਾਰ ਹੋਇਆ। ਅਤੇ ਕੁੰਭਜ ਅਗਸਤ ਰਿਖੀ ਦਾ ਹੈ, ਸੱਤਾਂ ਰਿਖੀਆਂ ਵਿੱਚੋਂ ਇੱਕ ਰਿਖੀ ਦਾ ਨਾਮ ਅਗਸਤ ਹੈ। ਇਹਨੇ ਵੀ ਢਾਈ ਚੁਲੀਆਂ ਵਿੱਚ ਹੀ ਸਮੁੰਦਰ ਕਹਿੰਦੇ ਪੀ ਲਿਆ ਸੀ, ਇੱਕ ਟਟੀਰੀ ਜਿਹੜੇ ਬੱਚੇ ਜੇ ਇਹਨੇ ਰੋੜ ਲਏ ਸੀ, ਅਤੇ ਇਹਨੇ ਫਿਰ ਇਸੇ ਤਰ੍ਹਾਂ ਸੱਤ ਰਿਖੀਆਂ ਨੇ ਜਦੋਂ ਕੋਈ ਜੱਗ ਵਗੈਰਾ ਕਰਨ ਵਾਸਤੇ ਅੱਡੋ ਅੱਡੀ ਸੇਵਾ ਸੰਭਾਲ ਕੀਤੀ ਸੀ, ਅਗਨੀ ਦੇਵਤਾ ਨੂੰ ਕਿਹਾ ਵੀ ਤੂੰ ਵੀ ਅੱਗ ਦੀ ਸੇਵਾ ਕਰਨੀ ਹੈ, ਇਸ ਤਰ੍ਹਾਂ ਪੌਣ ਦੇਵਤੇ ਨੂੰ ਕਿਹਾ ਵੀ ਤੂੰ ਵੀ ਸੇਵਾ ਕਰਨੀ, ਇਹਦੇ ਵਿੱਚ ਹਿੱਸਾ ਲਿਆ। ਇਹ ਜਿਹੜਾ ਜਲ ਦੇਵਤਾ ਸੀ ਇਹਨੂੰ ਦੋਨੋਂ ਕਿਹਾ ਵੀ ਤੂੰ ਵੀ ਮਲੰਗ, ਤੁਸੀਂ ਮੇਰੇ 'ਤੇ ਹੁਕਮ ਕਰਦੇ ਹੋ, ਮੈਂ 999 ਨਦੀ ਦਾ ਮਾਲਕ, ਮੈਂ ਤੁਹਾਡਾ ਝੋਰੋਂ ਨੂੰ ਪਾਣੀ ਢੋਵਾਂ, ਇਹ ਨਹੀਂ ਹੋ ਸਕਦਾ ਹੈ, ਇੱਥੋਂ ਚਲੇ ਜਾਓ, ਚੁੱਲੀ ਬਿਸਤਰਾ ਚੱਕ ਕੇ ਨੂੰ ਮੈਂ ਸਾਰਿਆਂ ਨੂੰ ਕਹਿੰਦੇ ਇੱਥੋਂ ਰੋੜ ਦੂੰਗਾ। ਜਦੋਂ ਫਿਰ ਇਸ ਤਰ੍ਹਾਂ ਜੇ ਹੰਕਾਰ ਜਿਹਾ ਕੀਤਾ ਕਰਨ ਲੱਗਿਆ, ਫਿਰ ਅਗਸਤ ਰਿਖੀ ਕਹਿੰਦਾ ਚੰਗਾ ਹੁਣ ਮੈਂ ਤੈਨੂੰ ਸੂਤ ਕਰਦਾ ਹੰਕਾਰੀ ਨੂੰ। ਫਿਰ ਢਾਈ ਕੁ ਚੁੜੀਆਂ ਨਾਲ ਹੀ ਫਿਰ ਵਿਰਾਟ ਰੂਪ ਧਾਰਨ ਕਰਕੇ ਨਾ ਨਾਮ ਦੇ ਪ੍ਰਤਾਪ ਨਾਲ ਸਾਰੇ ਹੀ ਖਤਮ ਕਰ ਗਿਆ। ਫਿਰ ਜਿੰਨੇ ਜਲ ਜੰਤੂ ਸੀ ਸਾਰੇ ਤਰਫਣ ਲੱਗੇ। ਫਿਰ ਦੇਵਤੇ ਆਏ ਕਹਿੰਦੇ ਵੀ ਮਹਾਰਾਜ ਆਹ ਮਰ ਜਾਣਗੇ ਸਾਰੇ। ਕਹਿੰਦਾ ਵੀ ਹੁਣ ਇਹ ਤਾਂ ਨਹੀਂ ਹੈ, ਲਘੂ ਸ਼ੰਕਾ ਪਿਸ਼ਾਬ ਰਾਹੀਂ ਤਾਂ ਮੈਂ ਕੱਢ ਸਕਦਾ ਇਹਨੂੰ, ਅਤੇ ਬਾਕੀ ਇਹਨੂੰ ਡੰਡ ਵੀ ਦੇਣਾ ਹੈ ਵੀ ਇਹ ਮਾਨ ਕਰਦਾ। ਹੁਣ ਇਹ ਪਾਣੀ ਕਹਿੰਦੇ ਪੀਣ ਯੋਗ ਨਹੀਂ ਰਹੂ, ਖਾਰਾ ਹੋਊ ਸਾਰਾ। ਇਸ ਤਰ੍ਹਾਂ ਅਗਸਤ ਰਿਖੀ ਜਿਹੜਾ ਹੈ ਨਾ, ਉਹਨੇ ਨਾਮ ਦੇ ਪ੍ਰਤਾਪ ਕਰਕੇ ਵਿਰਾਟ ਰੂਪ ਧਾਰਨ ਕਰਕੇ ਢਾਈ ਚੁੜੀਆਂ ਵਿੱਚ ਸਮੁੰਦਰ ਨੂੰ ਦੱਲਾ ਰਿਹਾ। ਦੂਜਾ ਇਸ ਤਰ੍ਹਾਂ ਵੀ ਉਹ ਪੁਰਾਣ ਵਿੱਚ ਲੇਖ ਹੈ, ਇਹ ਕਾਲਕੇ ਨਾਮ ਦੇ ਜਿਹੜੇ ਦੈਂਤ ਹੈ ਨਾ, ਉਹ ਰਿਖੀਆਂ ਮੁਨੀਆਂ ਦੇ ਜਿੰਨੇ ਜੱਗ ਦੇ ਸਾਜੋ ਸਮਾਨ ਹੈ ਉਹ ਵੀ ਇਹ ਵਿਗਾੜ ਦਿੰਦੇ, ਅਤੇ ਬਹੁਤ ਦੇਵਤਿਆਂ ਦੀ ਲੁੱਟ ਖਸੁੱਟ ਕਰਦੇ। ਜਦੋਂ ਇਹਨਾਂ ਦੇ ਮਗਰ ਪੈਂਦੇ ਇਹ ਜਾ ਕੇ ਸਮੁੰਦਰ ਵਿੱਚ ਹੇਠਾਂ ਲੁਕ ਜਾਂਦੇ ਸੀ ਇਹ ਦੈਂਤ ਜੇ। ਫਿਰ ਉਸ ਵੇਲੇ ਅਗਸਤ ਰਿਖੀ ਨੂੰ ਕਿਹਾ ਵੀ ਮਹਾਰਾਜ ਕੋਈ ਉਪਰਾਲਾ ਹੀਲਾ ਕਰੋ, ਇਹ ਹੁਣ ਸਮੁੰਦਰ ਦੇ ਹੇਠਾਂ ਵਿੱਚ ਜਾ ਲੱਗਦੇ ਆ, ਇਹ ਮਰਦੇ ਨਹੀਂ ਹੈ, ਜਦੋਂ ਜੀ ਕਰਦਾ ਹੈ ਉਹ ਲੁੱਟ ਖਸੁੱਟ ਕਰ ਜਾਂਦੇ, ਮਾਰ ਮੁਕਾ ਜਾਂਦੇ, ਇਹ ਕਾਲ ਕੇ ਦੈਂਤ। ਕਹਿੰਦੇ ਉਸ ਵੇਲੇ ਫਿਰ ਨਾਮ ਦੇ ਪ੍ਰਤਾਪ ਨਾਲ ਅਗਸਤ ਰਿਖੀ ਨੇ ਪਰਮੇਸ਼ਰ ਦਾ ਧਿਆਨ ਕਰਕੇ ਵਿਰਾਟ ਪੂਜਾ ਧਾਰਨ ਕਰ ਲਿਆ, ਅਤੇ ਸਮੁੰਦਰ ਨੂੰ ਇੱਕ ਘੁੱਟ ਵਾਂਗ ਹੀ ਜਿਵੇਂ ਇੱਕ ਘੁੱਟ ਪਾਣੀ ਪੀ ਲੈਂਦਾ ਹੈ ਉਹ ਕਹਿੰਦੇ ਅੰਦਰ ਪੀ ਲਿਆ, ਅੰਦਰ ਲੰਘਾ ਲਿਆ ਇਸ ਨੇ। ਉਸ ਵੇਲੇ ਫਿਰ ਪਾਣੀ ਹੁਣ ਜਦੋਂ ਸਮੁੰਦਰ ਖਾਲੀ ਹੋ ਗਿਆ ਅਤੇ ਫਿਰ ਜਿਹੜੇ ਕਾਲ ਕੇ ਦੈਨ ਸੀ ਇਹਨਾਂ 'ਤੇ ਫਿਰ ਦੇਵਤਿਆਂ ਨੇ ਹੱਲਾ ਮੋਲਤਾ ਸਾਰੇ ਮਾਰ ਮੁਕਾ ਦਿੱਤੇ। ਇਸ ਤਰ੍ਹਾਂ ਉਹਨਾਂ ਦੇਵਤਿਆਂ ਦੀ ਸਹਾਇਤਾ ਅਗਸਤ ਰਿਖੀ ਨੇ ਕੀਤੀ ਸੀ। ਉਹ ਇਸ ਕਰਕੇ ਨਾਮ ਦੇ ਪ੍ਰਤਾਪ ਕਰਕੇ ਐਸੇ ਮਹਾਨ ਅਗਸਤ ਰਿਖੀ ਜੀ ਹੋਏ। ਇੱਕ ਇਹਦੇ ਨਾਂ 'ਤੇ ਅਤਾ ਰਾਜਾ ਵੀ ਚੜ੍ਹਦਾ ਹੁੰਦਾ, ਉਹ ਵੱਖਰਾ ਹੈ, ਉਹ ਨਛੱਤਰਾਂ ਵਿੱਚ ਆ ਜਾਂਦਾ, ਇਹ ਰਿਖੀਆਂ ਵਿੱਚ ਆ ਜਾਂਦਾ ਹੈ। ਸੋ ਇਸ ਤਰ੍ਹਾਂ ਜਿਹੜਾ ਕੁੰਭ ਅਗਸਤ ਰਿਖੀ ਹੋਇਆ ਇਹ ਵੀ ਨਾਮ ਦੇ ਕਰਕੇ ਮਹਾਨ ਬਣਿਆ, ਮੰਨੇ ਗਿਆ, ਪੂਜਨੀਕ ਹੋਏ, ਸਤਿਕਾਰੇ ਗਏ ਹਨ। ਰਵਿਦਾਸ ਅਜਾਮਲ ਉਦਵ ਕਰੂਰ, ਰਵਿਦਾਸ ਢਵੰਤਾ ਢੋਟਨੀ ਤੇ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਘ ਹਰ ਦਰਸ਼ਨ ਪਾਇਆ। ਭਗਤ ਰਵਿਦਾਸ ਜੀ ਨਾਮ ਦੇ ਪ੍ਰਤਾਪ ਕਰਕੇ ਦੇਖ ਲਓ ਉਸ ਸਿਲਾ ਦੇ ਹੇਠੋਂ ਗੰਗਾ ਵਗਦੀ ਦਿਖਾ ਦਿੱਤੀ ਅਤੇ ਉਹ ਜਿਸ ਸਿਲਾ 'ਤੇ ਆਪ ਉਹ ਸਾਰਾ ਜੋੜਿਆਂ ਦਾ ਕੰਮ ਜਾ ਕਰਦੇ ਹੁੰਦੇ, ਵੱਢਦੇ ਟੁੱਕਦੇ ਹੁੰਦੇ ਸੀ ਅਤੇ ਉਹ ਜਾਣੀ ਉਹਦਾ ਜਿਹੜਾ ਰੂਪ ਰੰਗ ਜਿਹਾ ਸੀ ਉਹ ਇਸ ਤਰ੍ਹਾਂ ਦਾ ਸੀ ਵੀ ਜਿਵੇਂ ਕੋਈ ਠਾਕਰ ਹੋਵੇ, ਧਾਰੀ ਜੀ ਸੀ ਉਹਦੇ 'ਤੇ। ਈਰਖਾ ਕਰਕੇ ਪੰਡਿਤਾਂ ਨੇ ਉਹ ਚੁੱਕ ਕੇ ਲੈ ਗਏ ਸੀ ਅਤੇ ਕਹਿੰਦੇ ਬੇਅਦਬੀ ਕਰਦਾ ਹੈ, ਇੱਥੇ ਵੀ ਇਹਨਾਂ ਦੇ ਜੋੜੇ ਗੰਢਦਾ ਤੂੰ। ਉਸ ਵੇਲੇ ਰਾਤ ਦੇ ਸਮੇਂ ਐਸਾ ਭਾਣਾ ਵਰਤਿਆ ਸੀ ਜਿਹੜਾ ਉਹ ਚੁੱਕ ਕੇ ਲਿਆ ਸੀ ਨਾ, ਪੰਡਿਤ ਉਹਦੀ ਹਿੱਕ 'ਤੇ ਜਾ ਚੜ੍ਹੇ, ਕਹਿੰਦੇ ਵੀ ਉੱਥੇ ਰੱਖ ਕੇ ਆ, ਨਹੀਂ ਤਾਂ ਦੇਖ ਲਾ, ਮੈਂ ਉੱਥੇ ਹੀ ਠੀਕ ਹੈ, ਉੱਥੇ ਮੇਰਾ ਆਦਰ ਸਤਿਕਾਰ ਹੈ। ਦਿਨ ਚੜ੍ਹਦੇ ਨਾਲ ਬਸ ਫਿਰ ਉਹ ਝਟਪਟ ਆ ਕੇ ਸ਼ਰਨ ਪੈ ਪੈ ਗਿਆ, ਕਹਿੰਦਾ ਬਖਸ਼ ਲਓ ਮਾਰਾ, ਮਾਰ ਦੇਣਾ ਸੀ ਇਹਨੇ। ਇਸੇ ਤਰ੍ਹਾਂ ਇੱਕ ਵਾਰੀ ਕੋਈ ਯਾਤਰੂ ਆਏ, ਕਹਿਣ ਲੱਗੇ ਮਹਾਰਾਜ ਸਾਡੇ ਨਾਲ ਯਾਤਰਾ ਕਰਨ ਲਈ ਚੱਲੋ। ਕਹਿੰਦੇ ਵੀ ਨਹੀਂ, ਆਏ ਗਏ ਸਾਧੂਆਂ ਦੇ ਜੋੜੇ ਸੋਹਣੇ ਹੁੰਦੇ ਹੈ, ਉਸ ਸੇਵਾ ਵਿੱਚ ਰੁਕਾਵਟ ਪੈਗੀ ਅਤੇ ਤੁਸੀਂ ਜਾਓ। ਕਹਿੰਦੇ ਫਿਰ ਮਹਾਰਾਜ ਹੋਰ ਕੋਈ ਗੱਲਬਾਤ? ਕਹਿੰਦੇ ਆ ਸਾਡੇ ਕੋਲ ਇੱਕ ਕਸੀਰਾ ਹੈਗਾ, ਥੋੜ੍ਹੀ ਜਿਹੀ ਭੇਟਾ ਹੈ, ਇਹ ਤੁਸੀਂ ਸਾਡਾ ਨਾਂ ਲੈ ਕੇ ਨਾ ਵੀ ਇਹ ਰਵਿਦਾਸ ਭਗਤ ਦਾ ਕਸੀਰਾ ਹੈ, ਇਹ ਗੰਗਾ ਮਾਤਾ ਜੇ ਤੂੰ ਹੱਥ ਕੱਢ ਕੇ ਲਏ ਤਾਂ ਦੇਣਾ, ਨਹੀਂ ਤਾਂ ਦੇਣਾ ਨਹੀਂ, ਇਹ ਭਗਤ ਨੇ ਕਿਹਾ। ਜੇ ਤਾਂ ਉਹ ਹੱਥ ਕੱਢ ਕੇ ਲਵੇ ਫਿਰ ਤਾਂ ਕਸੀਰਾ ਦੇਣਾ ਨਹੀਂ, ਵਾਪਸ ਲੈ ਆਉਣਾ। ਬਸ ਸੁਣ ਕੇ ਯਾਤਰੂ ਹੈਰਾਨ ਹੋ ਗਏ ਵੀ ਗੰਗਾ ਤੱਕ ਪਾਣੀ ਦਾ ਪ੍ਰਵਾਹ ਹੈ, ਵੀ ਉਹ ਕਿਵੇਂ ਹੱਥ ਕੱਢੂਗੀ? ਚਲੋ ਕਹਿੰਦੇ ਆਪਾਂ ਦੇਖਾਂਗੇ, ਭਗਤ ਜੀ ਦਾ ਵਚਨ ਮੰਨਦੀ ਗੰਗਾ। ਜਦੋਂ ਗਏ, ਇਸ਼ਨਾਨ ਵਗੈਰਾ ਸਾਰਿਆਂ ਨੇ ਕਰ ਲਿਆ ਹੈ, ਦਾਨ ਪੁੰਨ ਜਾ ਦੇਣ ਲੱਗੇ, ਫਿਰ ਆਪੋ ਵਿੱਚ ਹੀ ਕਹਿੰਦੇ ਵੀ ਭਗਤ ਰਵਿਦਾਸ ਨੇ ਵੀ ਆਹ ਕਸੀਰਾ ਦਿੱਤਾ ਸੀ ਅਤੇ ਇਹ ਕਿਹਾ ਸੀ ਵੀ ਨਾ ਲੈਣਾ ਸਾਡਾ, ਅਤੇ ਜੇ ਹੱਥ ਕੱਢ ਕੇ ਲਵੇ ਤਾਂ ਫਿਰ ਦੇਣਾ, ਨਹੀਂ ਤਾਂ ਨਹੀਂ ਦੇਣਾ। ਕਹਿੰਦੇ ਵੀ ਹਾਂ ਠੀਕ ਹੈ। ਉਹ ਜਿਹਨੂੰ ਦਿੱਤਾ ਸੀ ਉਹਨੇ ਆਵਾਜ਼ ਦੇ ਦਿੱਤੀ, ਕਹਿੰਦੇ ਵੀ ਭਗਤ ਰਵਿਦਾਸ ਜੋ ਕਾਸ਼ੀ ਦਾ ਨਿਵਾਸੀ ਹੈ, ਉਹਨੇ ਸਾਨੂੰ ਆ ਜਾਤੂਆਂ ਨੂੰ ਆਉਣ ਸਮੇਂ ਆ ਕਸੀਰਾ ਦਿੱਤਾ ਸੀ, ਇਹ ਗੰਗਾ ਮਾਤਾ ਉਹਨੇ ਕਿਹਾ ਸੀ ਵੀ ਜੇ ਹੱਥ ਕੱਢ ਕੇ ਲਵੇ ਤਾਂ ਦੇਣਾ, ਨਹੀਂ ਤਾਂ ਵਾਪਸ ਲੈ ਆਉਣਾ ਹੈ। ਹੁਣ ਤੂੰ ਉਹਦਾ ਕਸੀਰਾ ਲੈਣ ਵਾਸਤੇ ਹੱਥ ਕੱਢ ਅਤੇ ਲੈ। ਇੰਨੇ ਕਹਿਣ ਦੀ ਦੇਰੀ ਸੀ, ਬਹੁਤ ਹੀ ਸਜਿਆ ਵਜਿਆ ਕੰਗਣਾਂ ਨਾਲ ਜੋੜਿਆਂ ਨਾਲ ਹੱਥ ਬਾਹਰ ਨਿਕਲਿਆ ਅਤੇ ਕਸੀਰਾ ਲੈ ਲਿਆ। ਹਾਂ, ਕਸੀਰਾ ਛੋਟਾ ਜਿਹਾ ਹੁੰਦਾ, ਪਿਛਲੇ ਜਿਵੇਂ ਦਮੜੀਆਂ ਦਮੜੀਆਂ ਧੇਲੇ ਧੁੱਲੇ ਹੁੰਦੇ ਸੀ ਉਹਨਾਂ ਵਿੱਚੋਂ, ਜਿਵੇਂ ਅੱਜ ਕੱਲ੍ਹ ਨਵਾਂ ਪੈਸਾ ਹੈ, ਇਹ ਸਭ ਤੋਂ ਛੋਟਾ ਹੁੰਦਾ ਸੀ, ਧੇਲੇ ਹੁੰਦੇ ਸੀ, ਦਬੜੀਆਂ ਹੁੰਦੀਆਂ ਸੀ, ਸੇਠਿਆਨੀਆਂ ਚੁਆਨੀਆਂ ਆਨੇ ਹੁੰਦੇ ਸੀ, ਅਤੇ ਡੱਬਰ ਪੈਸੇ ਹੁੰਦੇ ਸੀ, ਗਲੀ ਵਾਲੇ ਪੈਸੇ ਹੁੰਦੇ ਸੀ। ਇਹ ਪਿਛਲੇ ਸਮੇਂ ਸਾਰਾ ਹੁੰਦਾ ਸੀ, ਉਹ ਸਾਰਾ ਇੱਥੇ ਸ਼ਾਇਦ ਗਲੀ ਵਾਲੇ ਪੈਸੇ ਵੀ ਪਏ ਹੋਣ, ਡੱਬਰ ਪੈਸੇ ਵੀ ਪਏ ਹੋਣਗੇ। ਇਹ ਪਹਿਲੇ ਸਮੇਂ ਦਾ ਸਿੱਕਾ ਇਸ ਤਰ੍ਹਾਂ ਦਾ ਸੀ। ਅਤੇ ਉਸ ਵੇਲੇ ਫਿਰ ਬਹੁਤ ਹੀ ਵਧੀਆ ਜਿਹੜਾ ਚੂੜਾ ਹੈ ਨਾ ਉਹ ਗੰਗਾ ਨੇ ਇਹਨਾਂ ਦੇ ਹੱਥ ਵਿੱਚ ਦਿੱਤਾ। ਕਹਿੰਦੇ ਵੀ ਇਹ ਭਗਤ ਅਰਦਾਸ ਦੀ ਅੱਗੇ ਮੇਰੇ ਵੱਲੋਂ ਭੇਟਾ ਕਰ ਦੇਣੀ, ਨਾਲ ਉਹਨੂੰ ਕਹਿਣਾ ਮੈਂ ਮਹਾਰਾਜ ਤੁਹਾਡੇ ਚਰਨਾਂ ਦੀ ਦਾਸੀ ਹਾਂ, ਮੈਨੂੰ ਸੇਵਕਣੀ ਨੂੰ ਢਿੱਲਣ ਨੂੰ ਯਾਦ ਰੱਖਣਾ, ਮੈਂ ਤੁਹਾਡੇ ਸਾਰੇ ਹੈ, ਮੈਨੂੰ ਨਵਾਜ਼ਦੇ ਰਹਿਣਾ, ਮੈਨੂੰ ਯਾਦ ਰੱਖਣਾ ਗਰੀਬਣੀ ਨੂੰ। ਜਦੋਂ ਆਵਾਜ਼ ਜੀ ਆਈ ਤਾਂ ਚੂੜਾ ਦਿੱਤਾ, ਕਹਿੰਦੇ ਉਹਨੇ ਤਾਂ ਕਸੀਰਾ ਦਿੱਤਾ, ਆਹ ਤਾਂ ਵੀ ਹੱਦ ਕਰਦੀ, ਐਡਾ ਕੀਮਤੀ ਚੂੜਾ। ਅਤੇ ਗੰਗਾ ਮਾਤਾ ਕਹਿੰਦੀ ਆ ਵੀ ਮੈਂ ਗਰੀਬਣੀ ਹੈ ਭਗਤ ਜੀ, ਮੈਨੂੰ ਯਾਦ ਰੱਖਣਾ ਵੀ ਭਗਤ ਰਵਿਦਾਸ ਜੀ ਤਾਂ ਬਹੁਤ ਤਕੜੇ ਹੈ। ਅਤੇ ਗੰਗਾ ਵੀ ਐਂ ਕਹਿੰਦੀ ਹੈ ਇਹ ਭੇਟਾ ਕਰਦੀ ਅਸੀਂ ਮਹਾਨ। ਅਤੇ ਉਹ ਜਿਸ ਪੰਡਿਤ ਨੂੰ ਦਿੱਤਾ ਸੀ ਅਤੇ ਜਦੋਂ ਘਰ ਵਾਪਸ ਤੇ ਆਇਆ ਅਤੇ ਘਰ ਵਾਲੀ ਬ੍ਰਾਹਮਣੀ ਨੂੰ ਦਿਖਾਇਆ, ਉਹ ਲਵਾਏ ਮਾਨ ਹੋ ਗਈ। ਕਹਿੰਦੇ ਵੀ ਕਿਹੜਾ ਭਗਤ ਨੂੰ ਪਤਾ ਵੀ ਗੰਗਾ ਨੇ ਦਿੱਤਾ ਤੋਂ ਫੜਾ ਮੈਨੂੰ, ਮੈਂ ਆਪ ਤਾਂ ਪਹਿਨਾ ਨਾ ਸਜਾਵਾਂ ਬਜਾਵਾਂ। ਉਹ ਮੱਲੋ ਮਲੀ ਬਾਹਮਣ ਤੋਂ ਖੋਹ ਕੇ ਅਤੇ ਹੱਥ ਵਿੱਚ ਪਾ ਲਿਆ। ਫਿਰ ਕੁਝ ਸਮੇਂ ਤੋਂ ਬਾਅਦ ਕਹਿਣ ਲੱਗੀ ਵੀ ਇਹਦੇ ਵਰਗਾ ਦੂਜੇ ਹੱਥ ਦਾ ਵੀ ਲਿਆ ਕੇ ਦੇ ਚੂੜਾ, ਨਹੀਂ ਤਾਂ ਫਿਰ ਮੈਂ ਮਰੂੰ। ਕਹਿਣ ਲੱਗੇ ਇਹ ਤਾਂ ਹੁਣ ਭਗਤ ਜੀ ਨੂੰ ਦੇਣਾ ਸੀ, ਉਹ ਤੂੰ ਚੜਾ ਲਿਆ, ਦੂਜਾ ਕਿੱਥੋਂ? ਉਹ ਤਾਂ ਗੰਗਾ ਮਾਤਾ ਨੇ ਭੇਟਾ ਕੀਤਾ ਸੀ। ਕਹਿੰਦੇ ਬਸ ਤੈਨੂੰ ਕਹਿਤਾ ਵੀ ਜਿੱਥੋਂ ਮਰਜ਼ੀ ਲਿਆ ਕੇ ਦੇ। ਫਿਰ ਉਸ ਵੇਲੇ ਭਗਤ ਰਵਿਦਾਸ ਜੀ ਕੋਲ ਆ ਕੇ ਸੱਚ ਬੋਲਿਆ, ਕਹਿੰਦਾ ਮਹਾਰਾਜ ਜਦੋਂ ਲੈ ਕੇ ਗਿਆ ਸੀ ਕਸੀਰਾ ਹੱਥ ਕੱਢ ਕੇ ਉਹਨੇ ਲੈ ਲਿਆ ਸੀ, ਕੀ ਦੱਸਾਂ ਮਹਾਰਾਜ, ਦੱਸਣ ਵਾਲੀ ਗੱਲ ਨਹੀਂ ਹੈ, ਸੱਚ ਇਹ ਹੈ ਵੀ ਉਹ ਚੂੜਾ ਦਿੱਤਾ ਸੀ, ਮੇਰੀ ਘਰ ਵਾਲੀ ਬ੍ਰਾਹਮਣੀ ਬੇਈਮਾਨ ਹੋ ਗਈ, ਉਹਨੇ ਫੂਕੇ ਆਪਣੇ ਹੱਥਾਂ ਵਿੱਚ ਪਹਿਨ ਲਿਆ, ਹੁਣ ਉਹ ਕਹਿੰਦੀ ਇਹਦੇ ਨਾਲ ਦਾ ਹੋਰ ਲਿਆ ਕੇ ਦੇ, ਨਹੀਂ ਤਾਂ ਮੇਰਾ ਮਰਨਾ। ਉਹ ਮਰਦੀ ਹੈ ਚੂੜੇ ਤੋਂ ਬਗੈਰ, ਇਹ ਹੁਣ ਤੁਹਾਡੇ ਮਾਰਾ ਹੱਥਾਂ 'ਚ ਹੈ ਵੀ ਜਾਂ ਤਾਂ ਉਹਨੂੰ ਜਿਉਂਦੀ ਰੱਖ ਲਓ ਜਾਂ ਮਾਰ ਦਿਓ। ਉਹ ਜਦੋਂ ਬਹੁਤੀਆਂ ਮਿੰਨਤਾਂ ਤਰਲੇ ਜੇ ਕਰਨ ਲੱਗਿਆ, ਕਹਿੰਦੇ ਵੀ ਚੰਗਾ, ਉਹ ਜਿਸ ਸਿਲਾ ਉੱਪਰ ਜੋੜੇ ਦਾ ਕੰਮ ਜਾਂ ਕਰਦੇ ਸੀ, ਕੱਢਦੇ ਸੀ, ਉਹ ਸਿਲਾ ਜੀ ਚੁੱਕੀ ਅਤੇ ਉੱਥੇ ਨਿਰੇ ਚੂੜੇ ਹੀ ਚੂੜੇ ਜਾਣ, ਜਿਵੇਂ ਕੋਈ ਉਹ ਪ੍ਰਵਾਹ ਦੇ ਵਿੱਚ ਅੱਕਾ ਕੰਢੇ ਜਾਂਦੇ ਨਾ ਰੁੜਦੇ ਰੁੜਦੇ। ਕਹਿੰਦੇ ਵੀ ਇੱਥੋਂ ਇੱਕ ਕੱਢ ਲਾ। ਉਹ ਸਿਲਾ ਦੇ ਹੇਠਾਂ ਗੰਗਾ ਬਗਦੀ ਦਿਖਾ ਦਿੱਤੀ ਅਤੇ ਚੂੜਾ ਦੇ ਦਿੱਤਾ ਉਹਨੂੰ, ਕਹਿੰਦੇ ਲੈ ਜਾ। ਇਸ ਕਰਕੇ ਵੀ ਇਹ ਕਿਉਂ ਐਸਾ ਮਹਾਨ ਹੋਇਆ, ਨਾਮ ਕਰਕੇ ਭਗਤ ਰਵਿਦਾਸ ਜੀ ਵੀ, ਨਾਲੇ ਉਹ ਸਿਲਾ ਨੇ ਇੱਕ ਤੇ ਜਾ ਚੜ੍ਹਨਾ, ਉਹਨੂੰ ਉਹਦੀਆਂ ਲੇਰਾਂ ਕਢਾ ਦੇਣੀਆਂ, ਨਾਲੇ ਸਿਲਾ ਚੁੱਕ ਕੇ ਗੰਗਾ ਨਗਰੀ ਵਿਖਾ ਦੇਣੀ, ਉਹਦੇ ਵਿੱਚੋਂ ਚੂੜੇ ਦੇ ਦੇਣੇ ਕੱਢ ਕੁੱਢ ਕੇ। ਇਹ ਸਭ ਕਹਿੰਦੇ ਨਾਮ ਦਾ ਪ੍ਰਤਾਪ ਹੈ, ਨਾਮ ਜਪਿਆ ਉਹਨੇ ਰਵਿਦਾਸ ਜੀ ਨੇ ਅਤੇ ਮਾਇਆ ਦਾ ਖਹਿੜਾ ਛੱਡ ਦਿੱਤਾ। ਨਿਪਿਓ ਤਾਂ ਚਮੜੇ ਦਾ ਵਪਾਰੀ ਸੀ, ਠੇਕੇ ਲੈਂਦਾ ਸੀ, ਹੱਡ ਹੁੱਡ ਵੇਚਦਾ ਹੁੰਦਾ ਸੀ, ਦੋ ਨੰਬਰ ਦੀ ਕਮਾਈ ਕਰਨ ਵਾਲਾ ਸੀ। ਅਤੇ ਭਗਤ ਕਹਿੰਦਾ ਵੀ ਮੈਂ ਨਹੀਂ, ਮੈਂ ਤਾਂ ਹੱਥੀਂ ਕਿਰਤ ਕਰਕੇ ਸਾਰਾ ਕੁਛ ਆਪਣਾ ਨਿਭਾ ਕਰੂੰ। ਘਰੋਂ ਕੱਢ ਦਿੱਤਾ ਸੀ ਪਿਓ ਨੇ, ਜੀ ਟੀ ਰੋਡ 'ਤੇ ਬੈਠ ਕੇ ਛੰਨ ਜੀ ਬੰਨ੍ਹ ਕੇ ਸਾਰੀ ਜ਼ਿੰਦਗੀ ਜੋੜੇ ਗੰਢ ਕੇ ਨਗਾਈ, ਪਰਮੇਸ਼ਰ ਨੂੰ ਨਾਮ ਦੇ ਪ੍ਰਤਾਪ ਕਰਕੇ ਪ੍ਰਵਾਨ ਹੋ ਗਿਆ। ਦੇਖ ਲਓ ਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਭਗਤ ਰਵਿਦਾਸ ਜੀ ਦੀ ਪਵਿੱਤਰ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਵਾਈ, ਕਿਸ ਕਰਕੇ ਵੀ ਨਾਮ ਜਪਿਆ, ਨਾਮ ਕਰਕੇ ਉਹ ਪ੍ਰਵਾਨ ਹੋਇਆ, ਨਾਮ ਦੇ ਜਾਪ ਕਰਕੇ ਗੰਗਾ ਨੇ ਕਸੀਰਾ ਲੈ ਕੇ ਆਪਣੇ ਕੋਲੋਂ ਚੂੜੇ ਭੇਟ ਕੀਤੇ, ਨਾਮ ਦੇ ਪ੍ਰਤਾਪ ਕਰਕੇ ਸਿਰਾ ਦੇ ਹੇਠ ਗੰਗਾ ਭਗਤੀ ਆਤਮ ਕਲਾ ਨਾਲ ਦਿਖਾ ਦਿੱਤੀ। ਇਸ ਤਰ੍ਹਾਂ ਇਹ ਰਵਿਦਾਸ ਜੀ ਕਹਿੰਦੇ ਮਹਾਨ ਹੋਏ ਨਾਮ ਦੇ ਪ੍ਰਤਾਪ ਕਰਕੇ। ਅਜਾਮਲ, ਅਜਾਮਲ ਇੱਕ ਬੜਾ ਤਕੜਾ ਬ੍ਰਹਿਮਣ ਵਿਦਵਾਨ, ਉਹ ਕਿਸੇ ਬੇਸਵਾ 'ਤੇ ਲਵਾਏ ਮਾਨ ਹੋ ਗਿਆ, ਬੇਸਵਾ ਦੇ ਨਾਲ ਉਹਨੇ ਸ਼ਾਦੀ ਕਰ ਲਈ ਸੀ, ਫੇਰੇ ਲੈ ਲਏ ਸੀ, ਅਤੇ ਜਿਸ ਰਾਜੇ ਕੋਲ ਕਥਾ ਕਰਦਾ ਸੀ ਬੇਸਬਾ ਨਾਲ ਸੰਬੰਧ ਹੋਣ ਕਰਕੇ ਉਹਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ। ਦੋਵੇਂ ਜੀ ਫਿਰ ਜੰਗਲ ਵਿੱਚ ਰਹਿਣ ਲੱਗ ਪਏ ਸਨ। ਅਤੇ ਫਿਰ ਇਸ ਤਰ੍ਹਾਂ ਸੰਤਾਨ ਹੋ ਗਈ ਵੀ 6 ਪੋਤੇ ਦੇ ਬੇਸਬਾ ਦੇ ਪੇਟੋਂ ਹੋ ਗਏ ਸੀ। ਇੱਕ ਵਾਰੀ ਕੋਈ ਸਾਧੂ ਚੰਗੇ ਬੰਦਗੀ ਵਾਲੇ ਆ ਗਏ ਇਹਨਾਂ ਕੋਲ, ਅਤੇ ਔਰ ਸ਼ਾਮ ਦਾ ਸਮਾਂ ਹੋਣ ਕਰਕੇ ਇਹਨਾਂ ਨੇ ਉਹਨਾਂ ਦੀ ਬੜੀ ਸੇਵਾ ਕੀਤੀ। ਉਦੋਂ ਬਾਅਦ ਫਿਰ ਦੋਵੇਂ ਜੀ ਕੋਲ ਬੈਠ ਕੇ ਉਹ ਆਪਣੀ ਬਿਰਥਾ ਸੌਣ ਲੱਗੇ। ਸਾਧੂ ਨੂੰ ਕਹਿਣ ਲੱਗੇ, ਮਹਾਰਾਜ ਮੈਂ ਵੀ ਆਪਣੇ ਸਮੇਂ ਵਿੱਚ ਬੜਾ ਵਿਦਵਾਨ ਸੀ, ਰਾਜੇ ਕੋਲ ਕਥਾ ਕਰਦਾ ਹੁੰਦਾ ਸੀ, ਆਹ ਜਿਹੜੀ ਬੈਠੀ ਹੈ ਨਾ ਬੂਥੇ ਵਾਲੀ, ਇਹਦੇ ਮਗਰ ਲੱਗ ਕੇ ਕਹਿੰਦੇ ਮੈਂ ਨਾਲੇ ਤਾਂ ਰਾਜੇ ਤੋਂ ਛਿੱਤਰ ਖਾਧੇ, ਨਾਲੇ ਮਹਿਲ ਮੂਲ ਗਏ, ਆਪੇ ਜੰਗਲ 'ਚ ਬੈਠੇ ਧੱਕੇ ਖਾਂਦੇ, ਆਹ ਬੁਰਾ ਹਾਲ ਹੈ। ਹੁਣ ਮਹਾਰਾਜ ਮੇਰਾ ਕਿਤੇ ਭਲਾ ਹੋ ਜੂ, ਇਹਦਾ ਭਲਾ ਹੋ ਜੂ, ਤੁਸੀਂ ਸਾਧੂ ਹੋ ਕੇ ਉਪਰੇਲਾ ਹੀਲਾ ਦੱਸ ਦਿਓ। ਸਾਧੂ ਦਿਆਲੂ ਕਿਰਪਾਲੂ ਹੁੰਦੇ, ਅਸੀਂ ਮਹਾਰਾਜ ਹੁਣ ਤੁਹਾਡੀ ਸ਼ਰਨ ਹੈ, ਬਾਕੀ ਸਾਡਾ ਕੋਈ ਨਹੀਂ ਰਿਹਾ ਹੈ। ਉਸ ਵੇਲੇ ਫਿਰ ਉਹ ਸਾਰਾ ਕੁਝ ਜਦੋਂ ਸੱਚੋ ਸੱਚੇ ਜਾਮਨ ਨੇ ਕਹਿ ਦਿੱਤਾ ਤੇ ਕਹਿੰਦੇ ਵੀ ਹੁਣ ਕੀ ਕਰੀਏ। ਕਹਿੰਦੇ ਮਹਾਰਾਜ ਤੁਸੀਂ ਕਰਨਾ ਹੈ। ਕਹਿੰਦੇ ਤੂੰ ਨਾਮ ਜਪਿਆ ਕਰ। ਕਹਿੰਦੇ ਮਹਾਰਾਜ ਨਾਮ ਹੁਣ ਕਿੱਥੇ ਜਪ ਹੋਣਾ, 6 ਨੇ, ਇਹਨਾਂ ਨੂੰ ਹੁਣ ਪੜ੍ਹੋ ਕਿ ਨਾਮ ਜਪੂੰਗਾ। ਕਹਿਣ ਲੱਗੇ ਚੰਗਾ ਓਂ ਕਰ, ਆਹ ਹੁਣ ਜਿਹੜਾ 7ਵਾਂ ਤੇਰੇ ਪੈਦਾ ਹੋਊਗਾ ਇਹਦਾ ਨਾਮ ਤੂੰ ਨਰਾਇਣ ਰੱਖ ਲਈ, ਇਹਦੇ ਬਹਾਨੇ ਤੂੰ ਵੀ ਨਰਾਇਣ ਨਰਾਇਣ ਕਰੀ ਜਾਇਆ ਕਰੀ। ਪੁੱਤਰ ਦੇ ਵਾਸਤੇ ਜਦੋਂ ਇਹਦੇ ਰਾਹੀਂ ਤਾਂ ਨਾਂ ਨਰਾਇਣ ਕਹੀਂਗੇ ਨਾ, ਵੀ ਆਹ ਵੀ ਨਰਾਇਣ, ਇੱਧਰ ਨਰਾਇਣ ਵੀ ਆਪਾਂ ਐਂ ਕਰੀਏ, ਐਂ ਤਾਂ ਲੱਗ ਜਾਏਗਾ। ਕਹਿੰਦਾ ਮਹਾਰਾਜ ਸੱਤਵੇਂ, ਉਹ ਕਿਸੇ ਪੁਰਾਣ ਵਿੱਚ ਲਿਖਿਆ ਵੀ ਇਹਦੇ ਘਰੇ 10 ਪੁੱਤ ਹੋਏ ਸੀ, ਪਰ ਭਾਈ ਗੁਰਦਾਸ ਜੀ ਨੇ ਵੀ ਇਹ 7ਵਾਂ ਪੁੱਤਰ ਇਹ ਹੋਇਆ, ਇਹਦਾ ਨਾਮ ਨਰਾਇਣ ਰੱਖਿਆ। ਉਹ ਜਦੋਂ ਫਿਰ ਅੰਤ ਦਾ ਸਮਾਂ ਆਇਆ, ਜਮਦੂਤ ਆਏ ਲੈਣ, ਅਤੇ ਗੁਰਬਾਣੀ ਵਿੱਚ ਲਿਖਿਆ ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ। ਵੀ ਪੁੱਤਰ ਦੇ ਬਹਾਨਾ ਜਿਹਾ ਲਾ ਕੇ ਨਾ, ਉਹ ਨਰਾਇਣ ਤੂੰ ਕਿੱਥੇ ਆ ਮੇਰੀ ਰੱਖਿਆ ਕਰ, ਉਹ ਨਰਾਇਣ ਤੂੰ ਕਿੱਥੇ ਆ ਮੇਰੀ ਰੱਖਿਆ ਕਰ, ਆ ਗਏ ਨੇ ਆ ਹੱਥ ਕੜੀਆਂ ਵਾਲੇ। ਇਹ ਪੁੱਤਰ ਦੇ ਬਹਾਨੇ ਉਸ ਅਸਲੀ ਨਰਾਇਣ ਨੂੰ ਪਰਮੇਸ਼ਰ ਨੂੰ ਚੇਤੇ ਕੀਤਾ, ਉਹ ਨਹੀਂ ਆ ਗਿਆ। ਉਹਨੇ ਜੰਕਰ ਜਿਹਾ ਮਾਰ ਕੇ ਪਰੇ ਕਰ ਤੇ ਕਹਿੰਦੇ ਜਾਓ ਇਹ ਨਰਾਇਣ ਨਰਾਇਣ ਕਹਿੰਦਾ, ਤੁਹਾਡਾ ਇੱਥੇ ਮਤਲਬ ਕੀ। ਉਹ ਅੰਤਕਾਲ ਨਾਰਾਇਣ ਕਹਿਓ ਅਜਾਮਲ ਮੈਂ, ਅੰਤਕਾਲ ਮੈਂ ਨਾਰਾਇਣ ਸਦ ਆਈ, ਜਾਂਗਤ ਕੋ ਜੋਗੀਸ਼ਰ ਬਾਗ ਸੋ ਗਤ ਛਿਨ ਮੈਂ ਪਾਈ। ਅੰਤ ਦੇ ਸਮੇਂ ਨਰਾਇਣ ਕਿਹਾ ਅਤੇ ਜਿਹੜੀ ਗੱਲ ਉਹ ਕਹਿੰਦੇ ਅਵਸਥਾ, ਜਿਹੜਾ ਉੱਚਾ ਸਥਾਨ ਜੋਗੀ ਈਸ਼ਰਾਂ ਨੂੰ ਨਹੀਂ ਪ੍ਰਾਪਤ, ਉਹ ਛਿਨ ਵਿੱਚ ਹੀ ਇਹਨੇ ਪ੍ਰਾਪਤ ਕਰ ਲਿਆ। ਇਸ ਕਰਕੇ ਕਹਿੰਦੇ ਨਾਮ ਜਿਹੜਾ ਐਸਾ ਮਹਾਨ ਹੈ, ਜਿਹੜਾ ਬੇਸਵਾ ਗਾਮੀ ਸੀ, ਬੇਸਵਾ ਤਾਂ ਹੀ ਸਤਪੁਤ ਪੈਦਾ ਕਰਨ ਵਾਲਾ ਸੀ, ਨਰਾਇਣ ਨਰਾਇਣ ਜਪ ਕੇ ਉਹ ਵੀ ਉਧਰ ਗਿਆ ਹੈ, ਇਹ ਇਹ ਨਾਮ ਦਾ ਪ੍ਰਤਾਪ। ਇਸ ਤੋਂ ਅੱਗੇ ਹੁਣ ਰਹਿ ਗਿਆ ਉਧਵ ਅਤੇ ਕਰੂਰ ਅਤੇ ਹਨੂੰਮਾਨ ਅਤੇ ਭੀਲਣੀ ਅਤੇ ਧੰਨਾ, ਇਹ 4 ਨਾਂ ਰਹਿ ਗਏ ਹਨ। ਇਹਨਾਂ ਦੇ ਸੰਬੰਧ ਵਿੱਚ ਥੋੜ੍ਹਾ ਬਹੁਤਾ ਜਿਹੜਾ ਪ੍ਰਸੰਗ ਹੈ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ। ਹੁਣ ਸਮਾਂ ਹੋਇਆ ਜਾਂਚ ਨਹੀਂ ਦਿੰਦਾ ਅੱਗੇ ਕੁਝ ਕਹਿਣ ਲਈ, ਜਿਸ ਕਰਕੇ ਆਪਾਂ ਅਜੇ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ। ਰਵਿਦਾਸ ਅਜਾਮਲ ਉਦਵ ਕਰੂਰ ਹਨੂਮਤ ਭੀਲਨੀ ਭੀ ਧੰਨ ਧੰਨ, ਜੁਗ ਚਾਰ ਵਿਖੇ ਜਨ ਜੋ ਜਨਮੇ, ਜਿਨਹੂ ਕਿਨ ਨਾਮ ਹੂੰ ਤੇ ਭ੍ਰਮ ਪੰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਬਮੈ ਦੁਖ ਪੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਬਵੇ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਧਾਰ, ਹੇ ਠਾਕੁਰ ਹੋਂ ਦਾਸ ਰੂਪ, ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਪਰੋਇ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰ ਉਤਾਰਨ ਹਾਰ। ਤੂੰ ਠਾਕੁਰ